ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ ਪ੍ਰਗਟ ਸੁਭਾਨ ਸਮਾਨ ਨਿਖਲ ਦੈਤ ਤਮ ਹਰਨ ਕੋ ਸ਼ਰਨ ਸਦਾ ਸੁਖਦਾਨ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਮਹਾਨ ਸੁੰਦਰ ਦੀਵਾਨ ਸਜ ਰਹੇ ਸ਼ਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਹੀ ਅਰਬ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਦੇ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਗ੍ਰੰਥ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆਪ ਸਿਖਤਾਂ ਹਾਜ਼ਰੀਆਂ ਭਰ ਕੇ ਕੀਰਤਨ ਸੁਣ ਕੇ ਲਾਹਾ ਹਾਸਿਲ ਕਰ ਰਹੇ ਸੀ। ਜਾਹਰ ਪੀਰ ਜਗਤ ਗੁਰੂ ਬਾਬਾ ਐਸੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਮੋਦੀ ਖਾਨੇ ਦਾ ਕਾਰ ਵਿਹਾਰ ਛੱਡ ਕੇ ਜਿੱਥੇ ਸ਼ਮਸ਼ਾਨ ਭੂਮਿਕਾ ਉੱਥੇ ਜਾ ਬੈਠੇ ਸਨ, ਆਪ ਜੀ ਦੇ ਮੁਬਾਰਕ ਚਰਨ ਪੈਣ ਨਾਲ ਜਿਹੜੇ ਗੁਰੂ ਜੀ ਮਾੜੇ ਕਰਮਾਂ ਦੇ ਫਲ ਕਰਕੇ ਪਾਪਾਂ ਨਰਕਾਂ ਵਿੱਚ ਦੁੱਖ ਭੋਗ ਰਹੇ ਸੀ, ਉਹ ਸਾਰੇ ਉਧਰ ਗਏ ਤਰ ਗਏ ਨੇ। ਹੇਦਰ ਮੋਹਰ ਚੰਦ ਨੇ ਆ ਕੇ ਬਹੁਤ ਕੁਛ ਕਿਹਾ ਹੈ, ਫਿਰ ਨਵਾਬ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਹੈ। ਪਰ ਨਵਾਬ ਨੂੰ ਸਤਿਗੁਰੂ ਜੀ ਜਾਂਦੇ ਹੋਏ ਕਹਿ ਗਏ ਸਨ ਵੀ ਇਹ ਜਿਹੜੇ ਰੁਪਈਏ ਵਾਧੇ ਦੇ ਫਕੀਰਾਂ ਨੂੰ ਛਕਾ ਦੇਣੇ ਵੰਡ ਦੇਣੇ। ਹੇਦਰ ਮੋਹਰ ਚੰਦ ਨੂੰ ਦੱਸਿਆ ਅਤੇ ਕਹਿੰਦੇ ਉਹ ਤਾਂ ਮਸਤਾਨੇ ਹੋ ਗਏ, ਪਤਾ ਕਰਨ ਲਈ ਮੁੱਲਾਂ ਨੂੰ ਭੇਜਿਆ ਹੈ। ਜਾਂ ਜੰਤਰ ਮੰਤਰ ਤਵੀਤ ਕਰਨ ਵਾਲੇ ਕਰਦੇ ਹੁੰਦੇ ਹਥੌੜੇ ਜੇ, ਗੁੱਗਰ ਦੀ ਧੂਣੀ ਜੀ ਦੇ ਕੇ ਬੱਤੀ ਜੀ ਮੂੰਹ 'ਚ ਪਾੜਦੇ ਹੁੰਦੇ, ਇਹ ਮੂਰਖ ਨੇ ਮੂਰਖਤਾ ਆਪਣੇ ਕੀਤਾ। ਪਰ ਆਪ ਮਹਾਨ ਸਮਾਧੀ ਵਿੱਚ ਅਸਥਿਤ ਹੋਏ ਸਨ। ਇਹਨੂੰ ਅਕਲ ਮਲ ਦੇਣ ਵਾਸਤੇ ਆਪ ਜੀ ਫਿਰ ਮੁੱਖੋਂ ਬੋਲੇ, ਤ੍ਰਿਗਤ ਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾ। ਵੈਸੇ ਪੁਰਸ਼ਾਂ ਦਾ ਜਿਉਣਾ ਸੰਸਾਰ ਵਿੱਚ ਤਰਤਾਰ ਜੋਗ ਹੈ, ਫਟੇ ਲਾਣਤ ਇਹੋ ਜਿਹੇ ਲੋਕਾਂ ਨੂੰ, ਜਿਹੜਾ ਕੋਈ ਪਰਮੇਸ਼ਰ ਦਾ ਨਾਂ ਹੈ ਉਹਨੂੰ ਕਾਗਜ਼ਾਂ ਉੱਪਰ ਲਿਖ ਲਿਖ ਕੇ ਫਿਰ ਰੁਪਈਆ ਲੈ ਲੈ ਕੇ ਵੇਚੀ ਜਾਂਦੇ। ਕਈ ਜੰਤਰ ਮੰਤਰ ਤਵੀਜੇ ਬਣਾ ਬਣਾ ਕੇ, ਚਾਰ ਕੁੰਗਲਾਂ ਦਾ ਕਾਗਜ਼ ਜਿਹਾ ਹੁੰਦਾ ਹੈ, 50 ਲੈ ਲਓ 100 ਲੈ ਲਓ, ਫਿਰ ਕਹਿਣੇ ਆ ਦੀਵਾਲੀ ਨੂੰ ਜਿਹੜਾ ਬਣਾਇਆ ਤਾਂ ਪੱਕਾ ਜਮੀਤ ਹੈ, ਜਿੱਥੇ ਮਰਜ਼ੀ ਲਈ ਫਿਰ ਉਹ ਇਹ ਝੂਠਾ ਹੁੰਦਾ। ਇਹਦੇ ਤਾਂ ਫਿਰ ਜਿੰਨੇ ਮਰਜ਼ੀ ਕੋਈ ਮੰਗ ਲਏ, ਜਾਂ ਜਿਹੜੇ ਵਹਿਮੀ ਲੋਕ ਹੈ ਫਿਰ 5-5 11-1100 ਰੁਪਈਏ ਵੀ ਇਹ ਚਾਰ ਕੁੰਗਲੇ ਦੇ ਕਾਗਜ਼ ਦਾ ਦੇ ਦਿੰਦੇ ਨੇ, ਹੁੰਦਾ ਹੁੰਦਾ ਕੁਝ ਨਹੀਂ ਹੈ, ਐਵੇਂ ਉਹ ਅੰਕ ਜਿਹੇ ਲਿਖੇ ਹੁੰਦੇ ਹੈ ਉੱਤੇ, ਉਹ ਮੰਤਰ ਜਿਹਾ ਪੜਿਆ ਹੁੰਦਾ, ਸਤੋ ਪੁੰਨੀ ਕਾਲਕਾਂ 12 ਵਰਸ ਕੁਮਾਰ, ਏਕਾ ਦੇਵੀ ਸਿਮਰੀਏ 14 ਪੰਨ ਦੁਆਰ, ਦੋ ਪੱਖੀ ਨਿਰਬਲੀ ਤੇਰੀ ਰੱਖ ਤੇਰਾਂ ਰੱਖ ਕਰੇ, ਅਸ਼ਟਭੁਜੀ ਪਰਮੇਸ਼ਰੀ 11 ਦੇਵੀ ਦੇਵ, ਨੌ ਨਾਥ 8 ਦਿਗਪਾਲ 8 ਵਸੂ, 7 ਰਿਖੀ 6 ਜਤੀ, 5 ਪਾਂਡੋ ਜਾਨ, 4 ਜਗੀ ਦੇਵੀ, 1 ਕਰ ਦੇਵੀ ਕਲਿਆਣ। ਇਹੋ ਜਿਹਾ ਫਿਰ ਪੜ੍ਹ ਲੈਂਦੇ ਇੱਥੇ, ਫਿਰ ਉਹ ਜਿੰਨੇ ਮਰਜ਼ੀ ਲੈ ਲੈਣ। ਇਸ ਤਰ੍ਹਾਂ ਇਹ ਕਰਦਾ ਸੀ, ਜਦੋਂ ਬਾਹਰਾਂ ਨੇ ਖਰੀਆਂ ਸੁਣਾਈਆਂ ਫਿਰ ਸਿੱਧਾ ਹੋ ਗਿਆ, ਚਰਨੀ ਪੈ ਗਿਆ ਹੈ। ਚਰਨੀ ਪਿਆ ਜਾਣ ਕੇ ਇਸ ਨੂੰ ਬਾਹਰਾਂ ਨੇ ਤਾਰ ਦਿੱਤਾ ਹੈ। ਫਿਰ ਜਾਰ ਜਾਰ ਵਾਲੀ ਖਾਂ ਨੂੰ ਪੁੱਛਿਆ ਵੀ ਕੀ ਕੀਤਾ ਜਾਏ, ਉਹ ਕਹਿਣ ਲੱਗਿਆ ਵੀ ਜੈ ਰਾਮ ਨੂੰ ਬੁਲਾ ਕੇ ਪੁੱਛ ਲਿਆ ਜਾਏ ਵੀ ਕਿਵੇਂ ਕਰਨਾ ਚਾਹੀਦਾ। ਜੈ ਰਾਮ ਨੂੰ ਬੁਲਾਇਆ, ਇਹ ਹੁਣ ਬੁੱਲੇ ਤੋਂ ਵੀ ਡਰਦਾ, ਸਤਿਗੁਰੂ ਤੋਂ ਵੀ ਡੱਪੈ ਖਾਂਦਾ ਹੈ। ਫਿਰ ਢੰਗ ਨਾਲ ਕਹਿ ਦਿੱਤਾ ਵੀ ਮਹਾਰਾਜ ਤੁਸੀਂ ਤੁਹਾਡਾ ਜਿਵੇਂ ਜੀ ਕਰਦਾ ਉਵੇਂ ਕਰ ਲਓ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ। ਫਿਰ ਉਹ ਕਹਿਣ ਲੱਗਿਆ ਵੀ ਉਹ ਤਾਂ ਕਹਿ ਗਏ, ਹੋਰ ਸਿਆਣਾ ਬੈਠਾ ਸੀ ਉਹਨੂੰ ਨਵਾਬ ਨੇ ਪੁੱਛਿਆ, ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਇੱਥੇ ਨੇੜੇ ਹੀ ਹੈ, ਉਹਨਾਂ ਨੂੰ ਬੁਲਾ ਕੇ ਸੱਦ ਕੇ ਪੁੱਛ ਲਓ, ਜੇ ਨਿਰਣਾ ਨਹੀਂ ਹੁੰਦਾ ਤਾਂ। ਕਹਿਣ ਲੱਗੇ ਵੀ ਹਾਂ ਠੀਕ ਹੈ, ਸੱਦ ਕੇ ਲਿਆਓ। ਫਿਰ ਮਹਾਰਾਜ ਕੋਲ ਚੱਲਿਆ ਗਿਆ, ਇੱਕ ਕਹਿੰਦਾ ਜੀ ਨਵਾਬ ਸੱਦਦਾ, ਮਹਾਰਾਜ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਹੈ, ਸਾਡੇ ਨਾਲ ਉਹਦਾ ਕੀ ਭਾਅ ਵਾਸਤਾ। ਜਦੋਂ ਵਾਪਸ ਆਇਆ ਤੇ ਗੁੱਸੇ ਵਿੱਚ ਆਇਆ, ਕਹਿੰਦੇ ਵੀ ਉਹਨੂੰ ਕਹੋ ਵੀ ਜਾਂ ਆ ਜਾ, ਨਹੀਂ ਤਾਂ ਫਿਰ ਗ੍ਰਿਫਤਾਰ ਕਰਕੇ ਪਕੜ ਕੇ ਲੈ ਜਾਵਾਂਗੇ। ਫਿਰ ਮਹਾਰਾਜ ਮੁਸ਼ਕਰਾਏ ਸੁਣ ਕੇ, ਇਹ ਦੇਖੋ ਇਹ ਧਨ ਪਦਾਰਥ ਹੋਣ ਕਰਕੇ ਕਿਵੇਂ ਹੰਕਾਰ ਹੋਇਆ ਪਿਆ। ਉਹਨੂੰ ਵੀ ਅਕਲ ਮਤ ਦੇਣ ਵਾਸਤੇ ਫਿਰ ਆਪ ਚੱਲ ਪਏ, ਜਾ ਕੇ ਉੱਥੇ ਖੜਿਆ ਹੋ ਗਏ, ਕੋਈ ਸਲਾਮ ਸਲੂਮ ਨਹੀਂ ਕੀਤੀ ਹੈ। ਇਹਨੇ ਗੁੱਸਾ ਜਿਹਾ ਮਨਾਇਆ ਵੀ ਮੈਨੂੰ ਸਿਜਦਾ ਕਿਉਂ ਨਹੀਂ ਕੀਤਾ ਹੈ। ਕਹਿਣ ਲੱਗਿਆ ਵੀ ਤੁਸੀਂ ਬੁਲਾਏ ਹੋਏ ਕਿਉਂ ਨਹੀਂ ਆਏ ਹੋ। ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਤਾਂ ਤੇਰੇ ਅਧੀਨ ਸੀ, ਤੇਰੇ ਮੋਦੀ ਖਾਨੇ ਦਾ ਕੰਮ ਕਰਦੇ ਸੀ, ਉਹਨੂੰ ਜਦੋਂ ਤੂੰ ਬੁਲਾਉਂਦਾ ਸੀ ਆ ਜਾਂਦੇ, ਹੁਣ ਤਾਂ ਤੇਰੇ ਨਾਲ ਕੋਈ ਵਾਹ ਵਾਸਤਾ ਨਹੀਂ, ਅਸੀਂ ਤੇਰੇ ਨਹੀਂ ਨਾ ਰਹੇ, ਹੁਣ ਤਾਂ ਖੁਦਾ ਦੇ ਬਣ ਗਏ, ਉਹਦੇ ਸੇਵਕ ਹੈ, ਜਿਵੇਂ ਖੁਦਾ ਕਹੂਗਾ ਉੱਥੇ ਜਾਵਾਂਗੇ। ਟੇਢੇ ਮਨ ਵਾਲੇ ਨੇ ਬੜਾ ਫਿਰ ਅਖਿਆ ਜੀ ਮੰਨੀ ਹੈ, ਬਸ ਕੋਈ ਚੱਲਿਆ ਨਹੀਂ ਹੈ। ਅਖੀਰੇ ਫਿਰ ਕਹਿਣ ਲੱਗਿਆ ਤੁਸੀਂ ਉਹ ਕਹਿੰਦੇ ਹੋ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਹੈ, ਜੇ ਸਾਰਿਆਂ ਨੂੰ ਇੱਕ ਸਮਾਨ ਜਾਣਦੇ ਹੋ, ਅੱਜ ਫਿਰ ਜੁਮੇ ਦਾ ਦਿਨ ਹੈ, ਸ਼ੁੱਕਰਵਾਰ ਦਿਨ ਹੈ, ਮਸੀਦ ਵਿੱਚ ਆਪਾਂ ਚੱਲਦੇ ਹਾਂ, ਤੁਸੀਂ ਵੀ ਨਵਾਜ਼ ਗੁਜ਼ਾਰੋ, ਅਸੀਂ ਵੀ ਗੁਜ਼ਾਰਾਂਗੇ, ਫਿਰ ਤਾਂ ਸਮਝਾਂਗੇ ਵੀ ਤੁਸੀਂ ਸੱਤ ਕਹਿੰਦੇ ਹਾਂ, ਇੱਕ ਸਮਾਨ ਹੈ ਤੁਹਾਨੂੰ ਸਾਰੇ। ਮਹਾਰਾਜ ਕਹਿੰਦੇ ਹਾਂ ਚੱਲਦੇ ਹਾਂ ਦੇਖ ਲੈਂਦੇ ਹਾਂ ਉੱਥੇ। ਇਸ ਤਰ੍ਹਾਂ ਕਹਿ ਕੇ ਨਵਾਬ ਜੀ ਦੇ ਨਾਲ ਆਪ ਚੱਲ ਪਏ ਸਨ। ਮਨੀ ਮਸੀਤ ਵਿੱਚ ਪਹੁੰਚ ਕੇ ਜਾ ਖੜਿਆ ਹੋਏ ਸਾਰੇ ਸੁਲਤਾਨਪੁਰ ਸ਼ਹਿਰ ਵਿੱਚ ਰੌਲਾ ਮੱਚ ਗਿਆ ਵੀ ਨਵਾਬ ਤਾਂ ਗੁਰੂ ਨਾਨਕ ਸਾਹਿਬ ਨੂੰ ਅੱਜ ਮੁਸਲਮਾਨ ਬਣਾਉਣ ਵਾਸਤੇ ਲੈ ਗਿਆ ਹੈ। ਜੈ ਰਾਮ ਨੂੰ ਪਤਾ ਲੱਗਿਆ ਇਹਦੇ ਭਾਦੀ ਬਣ ਗਈ ਹੈ। ਨਿੰਮੋ ਝੂਣਾ ਜਿਹਾ ਹੋ ਕੇ ਗਰਦਨ ਜੀ ਨੀਵੀਂ ਕਰਕੇ ਨੋਹਾਂ ਨਾਲ ਧਰਤੀ ਪੁੱਟਦਾ ਹੈ, ਕੰਦਾ ਹੈ। ਨਾਨਕੀ ਜੀ ਨੇ ਸਮਝਾਇਆ ਵਜਾਇਆ ਵੀ ਕਿਉਂ ਚਿੰਤਾ ਕਰ ਰਹੇ ਹੋ, ਕੋਈ ਐਸਾ ਨਹੀਂ ਹੋ ਸਕਦਾ। ਕਹਿਣ ਲੱਗਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ, ਜੇ ਗੁਰੂ ਨਾਨਕ ਸਾਹਿਬ ਹੁਣ ਮੁਸਲਮਾਨ ਬਣ ਗਏ ਅਮੂਲਾ ਮੈਨੂੰ ਕੀ ਆਖੂ, ਕਾਲੂ ਕੀ ਆਖੂ, ਗੁਰੂ ਨਾਨਕ ਸਾਹਿਬ ਦੀ ਮਾਤਾ ਕੀ ਆਖੂ, ਵੀ ਮੈਂ ਕੀ ਜਵਾਬ ਦੇਵਾਂਗਾ। ਮੇਰੇ ਵਾਸਤੇ ਤਾਂ ਬਹੁਤ ਹੀ ਉਲਟੀ ਪੁਲਟੀ ਜਿਹੀ ਗੱਲ ਹੋ ਗਈ, ਜਿਵੇਂ ਬੀਜੇ ਤਾਂ ਕੋਈ ਵਧੀਆ ਅੰਮ੍ਰਿਤ ਵੀ ਵੇਲ ਅਤੇ ਉਹਨੂੰ ਫਲ ਲੱਗ ਜਾਣ ਦੇ, ਫਲਾਂ ਜ਼ਹਿਰ ਦੇ ਫਲਾਂ ਨਾਲ ਫੁੱਲੇ। ਮੈਂ ਤਾਂ ਚਾਹੁੰਦਾ ਸੀ ਵੀ ਮੇਰੀ ਇੱਥੇ ਉਸਤੀ ਹੋਊਗੀ, ਵਡਿਆਈ ਹੋਊਗੀ, ਜਸ ਕਰਨਗੇ ਤਾਂ ਹੁਣ ਮੈਨੂੰ ਬਦਨਾਮੀ ਮਿਲੂ, ਸਾਰੇ ਪਾਸੇ ਭੰਡੀ ਹੋਊਗੀ ਵੀ ਜੈ ਰਾਮ ਨੇ ਇੱਥੇ ਲਿਆਂਦਾ, ਉਹਨੇ ਕਹਿ ਕੇ ਮੋਦੀ ਖਾਨੇ ਦਾ ਕੰਮ ਕਰਾਇਆ, ਤਾਂ ਇਹ ਪੰਗਾ ਪਿਆ, ਇਹ ਸਾਰਾ ਮੇਰੇ ਗਲ ਵਿੱਚ ਹੀ ਫਾਹਾ ਪੈ ਜਾਣਾ, ਮੇਰੀ ਬਦਨਾਮੀ ਸਭ ਨੇ ਕਰਨੀ ਹੈ। ਪਰ ਨਾਨਕੀ ਜੀ ਨੇ ਸਮਝਾਇਆ ਵੀ ਕਿ ਨਹੀਂ, ਕੁਛ ਨਹੀਂ ਹੋਣਾ ਹੈ, ਜੇ ਨਹੀਂ ਹੈ ਤੁਹਾਨੂੰ ਫਿਰ ਕਿਸੇ ਨੂੰ ਉੱਥੇ ਪਤਾ ਲੈਣ ਲਈ ਭੇਜ ਦਿਓ। ਫਿਰ ਨਿਧਾ ਬ੍ਰਹਮਣ ਜਿਹੜਾ ਸੀ, ਇਹਨਾਂ ਦਾ ਪ੍ਰੋਹਰ ਸੀ, ਇਹਨੂੰ ਕਿਹਾ ਵੀ ਤੂੰ ਪਤਾ ਕਰ ਜਾ ਕੇ ਕੀ ਹੋ ਰਿਹਾ ਹੈ। ਜਿਵੇਂ ਇਹ ਗਿਆ ਅਤੇ ਲੋਕਾਂ ਦੀ ਬੜੀ ਉੱਥੇ ਭੀੜ ਹੈ, ਮਸਾਂ ਲੰਘ ਲੰਘ ਕੇ ਉਹ ਨੇੜੇ ਜੇ ਹੋਇਆ, ਫਿਰ ਵੀ ਕੁਝ ਦੂਰ ਹੀ ਰਿਹਾ ਹੈ। ਇੱਧਰ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਾਂ ਹੀ ਇਹ ਨਵਾਬ ਨੇ ਕਿਹਾ, ਲਓ ਜੀ ਹੁਣ ਆਪਾਂ ਨਵਾਜ ਸ਼ੁਰੂ ਕਰਦੇ ਹਾਂ, ਤੁਸੀਂ ਵੀ ਸ਼ਾਮਿਲ ਹੋਵੋ। ਨਾਲ ਕਾਜੀ ਸੀ ਇੱਕ, ਹੁਣ ਜਿਵੇਂ ਤਿੰਨੇ ਨਵਾਜ ਕਰਨ ਲਈ ਸਾਵਧਾਨ ਹੋ ਗਏ, ਮਹਾਰਾਜ ਚੁੱਪ ਚੁਪਾਤੇ ਖੜ੍ਹੇ ਰਹੇ। ਇਹ ਜਿਵੇਂ ਨਵਾਜ ਦਾ ਕੋਈ ਮਰਜ਼ਾਦਾ ਹੁੰਦੀ ਹੈ, ਕਿਤੇ ਕੰਨਾਂ ਨੂੰ ਹੱਥ ਜੇ ਲਾ ਕੇ ਚੁੱਕਦੇ ਹੁੰਦੇ, ਕਿਤੇ ਮੋਢਿਆਂ 'ਤੇ ਰੱਖ ਕੇ ਚੁੱਕਦੇ ਹੁੰਦੇ, ਕਿਤੇ ਸਿਰ 'ਤੇ ਹੱਥ ਜਾ ਰੱਖ ਕੇ ਝੂੰਮਦੇ ਹੁੰਦੇ, ਸਜਦੇ ਕਰਦੇ। ਉਹ ਸਾਰੇ ਜੇ ਤਰੀਕੇ ਇਹਨਾਂ ਨੇ ਕਰਾਏ ਸੀ। ਜਿਵੇਂ ਚੁੱਪ ਚਾਪ ਹੋ ਕੇ ਮਹਾਰਾਜ ਦੇਖਦੇ ਰਹੇ ਸੀ, ਪੁੱਛਣ ਤੋਂ ਜਿਵੇਂ ਆਪ ਜੀ ਨੇ ਬਚਨ ਕੀਤਾ ਸੀ ਨਵਾਬ ਨੂੰ, ਅਤੇ ਫਿਰ ਖਰੀਆਂ ਖਰੀਆਂ ਕਾਜੀ ਨੂੰ ਵੀ ਸੁਣਾਈਆਂ। ਉਹ ਪ੍ਰਸੰਗ ਅੱਜ ਆ ਰਿਹਾ, ਉਹ ਜਿਵੇਂ ਆਉਂਦਾ ਹੈ, ਦੋਹਾਂ ਨੂੰ ਮਹਾਰਾਜ ਸਮਤ ਦੇ ਰਹੇ ਹੈ, ਧਾਰ ਰਹੇ ਹੈ, ਚੰਗੇ ਰਸਤੇ ਪਾ ਰਹੇ ਹੈ। ਉਹ ਆਪਾਂ ਪ੍ਰਸੰਗ ਸੁਣੀਏ ਜੀ। ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੁਭਾਏ ਮਾਨ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹਨ, ਉਹ ਹਮੇਸ਼ਾ ਕਹਿੰਦੇ ਪ੍ਰਕਾਸ਼ ਕਰਨ ਵਾਲੇ ਹਨ, ਰੋਸ਼ਨੀ ਚਾਨਣ ਕਰਨ ਵਾਲੇ ਹਨ। ਪ੍ਰਗਟ ਸੁਭਾਨ ਸਮਾਨ, ਸੰਸਾਰ ਦੇ ਵਿੱਚ ਪ੍ਰਗਟੀ ਕਹਿੰਦੇ ਸੂਰਜ ਦੇ ਸਮਾਨ ਹੈ, ਜਿਵੇਂ ਸੂਰਜ ਚੜ੍ਹ ਕੇ ਪ੍ਰਕਾਸ਼ ਕਰਦਾ ਹੈ। ਮਹਾਰਾਜ ਦੇ ਚਰਨ ਵੀ ਹਮੇਸ਼ਾ ਗਿਆਨ ਦਾ ਚਾਨਣ ਕਰਨ ਵਾਲੇ ਹਨ ਹਮੇਸ਼ਾ। ਨਿਖਲ ਦ੍ਵੈਤ ਤਮ ਹਰਨ ਕੋ, ਮਹਾਰਾਜ ਦੇ ਚਿਹਰੇ ਚਰਨ ਹੈ, ਜਿਹੜੀ ਸਮੂਹ ਦ੍ਵੈਤ ਹੈ, ਹਨੇਰਾ ਹੈ, ਇਹਨੂੰ ਨਾਸ ਕਰਨ ਵਾਸਤੇ ਵੀ ਸਮਰੱਥ ਹਨ। ਸ਼ਰਨ ਸਦਾ ਸੁਖ ਦਾਨ, ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ, ਉਹ ਤਾਂ ਹਮੇਸ਼ਾ ਸੁਖ ਦੇਣ ਵਾਲੀ ਹੈ, ਸੁਖ ਬਖਸ਼ਣ ਵਾਲੀ ਹੈ। ਸ੍ਰੀ ਬਾਲਾ ਸੰਦੁਰ ਵਾਚ ਅੜਿਲ ਸੁੰਦਰ ਅਧਿਕ ਮਸੀਤ ਚਿਤਰ ਭਿਤ ਜਾਨੀ ਹੈ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਪ੍ਰਸੰਗ ਸੁਣਾਉਂਦੇ ਆ ਕਿ ਮਹਾਰਾਜ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਲੈ ਕੇ ਚਲੇ ਗਏ, ਜਿੱਥੇ ਸੋਹਣੀ ਜਿਹੜੀ ਮਸੀਤ ਬਣੀ ਹੈ, ਜਿਹੜੀਆਂ ਜਿਹੜੀਆਂ ਕੰਧਾਂ ਹੈ, ਬਹੁਤ ਹੀ ਚਿੱਤਰਕਾਰੀ ਕੀਤੀਆਂ ਹੋਈਆਂ ਜਾਣ ਲਈਏ। ਚਾਮੀ ਕਾਰਜਹ ਲਿਖਿਓ ਦਿਪਤ ਪਹਿਚਾਨੀ ਹੈ। ਇਸੇ ਤਰ੍ਹਾਂ ਇਹ ਚਾਮੀ ਕਰ ਸੋਨੇ ਦੇ ਨਾਲ ਜਿੱਥੇ ਅੱਲਾਹੁ ਅਕਬਰ ਜਾਂ ਸੁਬਹਾਨ ਤੇਰੀ ਕੁਦਰਤ ਇਤਾਦਕ ਲਹਜੇ ਲਿਖੇ ਹੋਏ ਹੈ। ਐਂ ਕਹਿੰਦੇ ਬੜੀ ਦਮਕਦੀ ਹੈ ਚਮਕਰੀ ਹੈ ਮਸੀਤ ਸੋਨੇ ਲਾਉਣ ਕਰਕੇ ਪਛਾਣ ਲਈਏ। ਤਾਹਾ ਜਾਏ ਪਾਠਾਂਡ ਜੁਖਾਨ ਨਿਰਪਾਲ ਸੋ। ਜਿਹੜਾ ਕਹਿੰਦੇ ਪਠਾਣਾ ਦਾ ਰਾਜਾ ਸੀ ਦੌਲਤ ਖਾਂ, ਉੱਥੇ ਜਾ ਕੇ ਮਸੀਤ ਵਿੱਚ ਖੜਾ ਹੋ ਗਿਆ ਹੈ। ਹੋ ਸਭਾ ਆਪਣੀ ਸਹਿਤ ਜਬੈਸ ਵਿਸਾਲ ਸੋ। ਆਪਣੀ ਜਿਹੜੀ ਸਭਾ ਹੈ ਉਹਨੂੰ ਵੀ ਨਾਲ ਹੀ ਲੈ ਗਿਆ, ਉਹਦੇ ਸਮੇਤ ਚਲਾ ਗਿਆ। ਜਿਹੜਾ ਵੱਡੀ ਉਮਰ ਵਾਲਾ ਸੀ ਜਾਂ ਹੋਰ ਜਿਹੜੇ ਵੱਡੀਆਂ ਉਮਰਾਂ ਵਾਲੇ ਬਜ਼ੁਰਗ ਸੀ ਉਹਨਾਂ ਦੇ ਸਹਿਤ ਹੀ ਸਭਾ ਵਿੱਚ ਜੋ ਮਸੀਤ ਵਿੱਚ ਜਾ ਪੁੱਜੇ, ਆਪਣੀ ਸਭਾ ਸਮੇਤ ਆਪਣੀ ਫੌਜ ਸਮੇਤ। ਸ੍ਰੀ ਨਾਨਕ ਜੀ ਸੰਗ ਗਿਆਨ ਘਨ ਰੂਪ ਹੈ। ਗੁਰੂ ਨਾਨਕ ਸਾਹਿਬ ਜੀ ਇਹ ਨਵਾਬ ਦੇ ਨਾਲ ਐਵੇਂ ਜਿਵੇਂ ਗਿਆਨ ਦਾ ਕੋਈ ਬਦਲ ਗਿਆ ਹੋਵੇ, ਜਾਂ ਇੱਕ ਰਸ ਗਿਆਨ ਸਰੂਪ ਗੁਰੂ ਨਾਨਕ ਸਾਹਿਬ ਜੀ ਇਹ ਨਵਾਬ ਦੇ ਨਾਲ ਹਨ। ਵਿਕਸਿਓ ਕਮਲ ਵਿਸਾਲ ਜਬਦਨ ਅਨੂਪ ਹੈ। ਗੁਰੂ ਨਾਨਕ ਸਾਹਿਬ ਦਾ ਜਿਹੜਾ ਉਪਮਾ ਤੋਂ ਰਹਿਤ ਮੁੱਖ ਹੈ, ਜਿਵੇਂ ਕਬਰ ਖਿੜਿਆ ਹੁੰਦਾ ਨਾ, ਉਹ ਖਿੜ ਰਿਹਾ ਹੈ, ਖੁਸ਼ ਹਨ। ਹਰ ਖੁਸ਼ੋਕ ਜਿਨ ਨਹੀਂ ਆਨੰਦ ਹੈ ਏਕ ਰਸ। ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਪਦਾਰਥ ਆ ਜਾਏ, ਕੋਈ ਮੱਥਾ ਟੇਕ ਜਾਏ, ਖੁਸ਼ੀ ਨਹੀਂ ਹੈ, ਚਲਿਆ ਜਾਏ ਨਾ ਟੇਕੇ ਸ਼ੋਕ ਗਮ ਨਹੀਂ ਹੈ, ਇੱਕ ਰਸ ਆਨੰਦੀ ਰਹਿਣ ਵਾਲੇ ਹਨ। ਹੋ ਠਾਂਡੇ ਨਿਰਿਪਕੇ ਨਿਕਟ ਬਤਾਵਨ ਸੁਮਗ ਤਿਸ। ਗੁਰੂ ਨਾਨਕ ਸਾਹਿਬ ਜੀ ਇਹ ਨਵਾਬ ਦੇ ਕੋਲ ਖੜੋਤੇ ਹਨ, ਉਸ ਨਵਾਬ ਨੂੰ ਚੰਗਾ ਭਾਉ ਭਗਤੀ ਦਾ ਰਸ ਦਸਤਾ ਦੱਸਣ ਵਾਸਤੇ। ਤੋਹਰਾ ਹਿੰਦੂ ਕੋਏ ਨ ਕਹਿ ਸਕੇ। ਆਹੋ, ਜਿਹੜੇ ਹਿੰਦੂ ਹੈ ਉਹ ਕੋਈ ਵੀ ਨਵਾਬ ਨੂੰ ਕਹਿ ਨਹੀਂ ਸਕਦਾ ਹੈ। ਤੁਰਕਨ ਤੇਜ ਵਿਸਾਲ, ਮੁਸਲਮਾਨਾਂ ਦਾ ਰਾਜ ਭਾਗ ਹੈ, ਇਹਨਾਂ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ। ਪਰਮੇਸ਼ਵਰ ਪਤ ਰਾਖਈ। ਹਿੰਦੂ ਜਿਹੜੇ ਉੱਥੇ ਖੜੋਤੇ ਹੋਏ ਜਾਂ ਘਰਾਂ ਘਰਾਂ ਵਿੱਚ ਬੈਠੇ, ਕਹਿੰਦੇ ਹੁਣ ਤਾਂ ਵੀ ਪਰਮੇਸ਼ਰ ਹੀ ਸਾਡੀ ਇੱਜ਼ਤ ਵਰੋ ਰੱਖੇ, ਗੁਰੂ ਨਾਨਕ ਸਾਹਿਬ ਜੀ ਵੀ ਪਰਮੇਸ਼ਰ ਇੱਜ਼ਤ ਰੱਖੇ, ਮੁਸਲਮਾਨ ਨਹੀਂ ਬਣਨਗੇ। ਸਿਮਰਹਿ ਦੀਨ ਦਿਆਲ, ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਭਗਵਾਨ ਉਹਨੂੰ ਸਿਮਰਦੇ ਹਿੰਦੂ ਲੋਕ, ਹੁਣ ਤਾਂ ਤੂੰ ਹੀ ਰੱਖ। ਅੜਲ ਕਾਜੀ ਬਹਰ ਨਿਬਾਬ ਨੀਰਲੇ ਕਰਤਬ। ਇੱਧਰ ਨਵਾਜ ਸ਼ੁਰੂ ਕਰਨ ਤੋਂ ਪਹਿਲਾਂ ਨਵਾਬ ਨੇ ਤੇ ਦੂਜਾ ਜਿਹੜਾ ਕਾਜੀ ਹੈ ਇਹਨਾਂ ਨੇ ਆਪਣੇ ਹੱਥਾਂ ਵਿੱਚ ਪਾਣੀ ਲੈ ਕੇ ਕਰ ਅਰ ਚਰਨ ਪਖਾਰ ਕਰਿਓ ਸੁਧ ਤਨ ਸਭ। ਹੱਥ ਵੀ ਧੋਤੇ ਹੈ, ਕੂਹਣੀਆਂ ਬਾਹਾਂ ਤੱਕ, ਪੈਰ ਵੀ ਉਹ ਗੋਡਿਆਂ ਤੱਕ ਧੋਤੇ ਹਨ। ਇਸ ਤਰ੍ਹਾਂ ਸਾਰੇ ਸਰੀਰ ਨੂੰ ਕਹਿੰਦੇ ਸ਼ੁੱਧ ਕੀਤਾ ਹੈ, ਜਾਣੀ ਉਹ ਗੁਸਲ ਕੀਤਾ, ਪੰਛਨਾਂ ਨਾ ਜਾ ਕਰ ਲਿਆ ਇਹਨਾਂ ਨੇ। ਠੰਡੇ ਦੋਨੋ ਹੋਏ ਬਦਨ ਪਸਚਮ ਦਿਸਾ। ਹਾਂ, ਦੋਵੇਂ ਜਾਣੇ ਖੜਿਆ ਹੋ ਗਏ ਮਸੀਤ ਵਿੱਚ ਜਾ ਕੇ, ਦੋਹਾਂ ਦੇ ਜਿਹੜੇ ਮੁੱਖ ਹੈ ਕਾਜੀ ਦੇ ਵੀ ਤੇ ਮਨਵਾਬ ਜੀ ਦੇ ਸ਼ਿਵ ਦੀ ਤਰਫ ਨੂੰ ਕੀਤੇ ਹੋਏ ਹਨ। ਹੋ ਘਰ ਤਰ ਜਾਨੂ ਕਾਨ ਨਿਵੈ ਪੁਨ ਪੁਨ ਰਸਾ। ਨਵਾਜ ਸ਼ੁਰੂ ਕਰ ਦਿੱਤੀ ਹੈ, ਕਿਤੇ ਜਾਨੂ ਗੋਡਿਆਂ ਤੇ ਹੱਥ ਜੇ ਰੱਖ ਕੇ ਨਿਮਦੇ ਹਨ, ਕਿਤੇ ਕੰਨਾਂ ਤੇ ਹੱਥ ਜੇ ਰੱਖ ਕੇ ਨਿਮਦੇ ਹੈ, ਕਿਤੇ ਇਸ ਤਰ੍ਹਾਂ ਰਸਾ ਕੀਏ ਧਰਤੀ ਵੱਲ ਉਸ ਮੱਥਾ ਜਾ ਰੱਖ ਕੇ ਨਿਮਦੇ, ਝੁਕਦੇ ਧਰਤੀ ਤੇ ਮੱਥਾ ਟੇਕਦੇ ਹਨ। ਆਪ ਮਸੀਤ ਹੈ ਮਦ ਹਿਰਦੇ ਕਿਤ ਕਿਤ ਗਏ। ਆਪ ਤਾਂ ਭਾਵੇਂ ਸਰੀਰ ਕਰਕੇ ਮਸੀਤ ਵਿੱਚ ਦੋਵੇਂ ਖੜੋਤੇ ਹੈ, ਪਰ ਦੋਹਾਂ ਦੇ ਜਿਹੜੇ ਰੇ ਹੈ ਕਿਸੇ ਦਾ ਕਿਸੇ ਤਰਫ ਨੂੰ ਗਏ ਹੈ, ਕਿਸੇ ਦਾ ਕਿਸੇ ਤਰਫ ਨੂੰ। ਕਾਜੀ ਕਿਤੇ ਹੋਰ ਫਿਰੀ ਜਾਂਦਾ ਮਨ ਕਰਕੇ, ਜਿਹੜਾ ਨਵਾਬ ਹੈ ਮਨ ਕਰਕੇ ਕਿਤੇ ਹੋਰ ਫਿਰੀ ਜਾਂਦਾ ਹੈ। ਧਰ ਪਰ ਧਰ ਸਿਰ ਉੱਠਤ ਬਾਰ ਬਹੁ ਬਾਇਨੀ ਏ। ਵੀ ਹੈ ਨਹੀਂ ਗੇ, ਕਹਿੰਦੇ ਦੋਹਾਂ ਦੇ ਧਰਤੀ ਉੱਪਰ ਜਿਹੜੇ ਸੀਸ ਹੈ ਕਹਿੰਦੇ ਬਹੁਤ ਵਾਰੀ ਉੱਠਦੇ ਹੈ, ਭਾਵ ਕਿਤੇ ਸਿਰ ਚੁੱਕ ਲੈਂਦੇ ਧਰਤੀ ਤੋਂ, ਕਿਤੇ ਧਰਤੀ 'ਤੇ ਸਿਰ ਲਾ ਦਿੰਦੇ ਹਨ, ਕਿਤੇ ਕੰਨ ਜੇ ਉੱਤੇ ਹੱਥ ਰੱਖ ਕੇ ਮੱਥਾ ਟੇਕ ਦਿੰਦੇ, ਕਿਤੇ ਸਿਰ ਦੇ ਉੱਤੇ ਹੱਥ ਰੱਖ ਕੇ, ਕਿਤੇ ਗੋਡਿਆਂ 'ਤੇ ਹੱਥ ਜਾ ਰੱਖ ਕੇ ਝੁੱਕ ਜਾਂਦੇ। ਦੋਵੇਂ ਜਾਣੇ ਕਹਿੰਦੇ ਬਹੁਤ ਵਾਰੀ ਉਹ ਧਰਤੀ 'ਤੇ ਝੁਕਦੇ ਆ, ਮੱਥੇ ਡੇ ਟੇਕਦੇ, ਨਵਾਜ਼ ਗੁਜ਼ਾਰਦੇ ਹੋਏ। ਕਰ ਕੇ ਪੂਰਨ ਨਿਵਾਜ਼ ਸੋ ਨਾਨਕ ਸੋ ਕਹੇ। ਹਾਂ, ਨਵਾਬ ਨੇ ਕਹਿੰਦੇ ਸਭ ਤੋਂ ਪਹਿਲਾਂ ਨਵਾਜ਼ ਜੀ ਪੂਰੀ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਕਿਹਾ ਹੈ। ਹੋ ਠੰਡੋ ਕਿਉਂ ਤੁਮ ਰਹੇ ਨ ਡਰ ਉਰਮੇ ਅਹੇ। ਗੁਰੂ ਨਾਨਕ ਸਾਹਿਬ, ਤੁਹਾਡੇ ਹਿਰਦੇ ਵਿੱਚ ਕੋਈ ਭੈ ਡਰ ਨਹੀਂ ਹੈ, ਤੁਸੀਂ ਕਿਵੇਂ ਖਲੋਤੇ ਰਹੇ? ਤੁਸੀਂ ਮੇਰੇ ਵਾਂਗ ਕਿਉਂ ਨਹੀਂ ਸਜਦੇ ਕੀਤੇ, ਕਿਉਂ ਨਹੀਂ ਨਵਾਜ਼ ਗੁਜ਼ਾਰੀ? ਮੈਂ ਜਿਵੇਂ ਗੋਡਿਆਂ 'ਤੇ ਹੱਥ ਰੱਖ ਕੇ ਨਿਮਦਾ ਸੀ, ਝੁਕਦਾ ਹੁੰਦਾ ਸੀ, ਕਿਤੇ ਕੰਨ 'ਤੇ ਹੱਥ ਰੱਖ ਕੇ ਝੁਕਦਾ ਹੁੰਦਾ ਸੀ, ਕਿਤੇ ਸਿਰ 'ਤੇ ਹੱਥ ਕੇ ਰੱਖ ਕੇ ਝੁਕਦਾ ਹੁੰਦਾ ਸੀ, ਤੁਸੀਂ ਇਉਂ ਕਿਉਂ ਨਹੀਂ ਕੀਤਾ ਹੈ? ਨਾਨਕ ਆਨਨ ਭਨ ਖਾਨ ਕਾਨ ਸੁਣੋ। ਗੁਰੂ ਮਹਾਰਾਜ ਮੁੱਖੋਂ ਕਹਿਣ ਲੱਗੇ, ਲੈ ਵੀ ਨਵਾਬਾ, ਕੰਨ ਦੇ ਕੇ ਧਿਆਨ ਦੇ ਕੇ ਸਾਡਾ ਬਚਨ ਸੁਣ ਲੈ। ਤੂੰ ਕਿਹ ਸੰਗ ਕਰੋ ਨਿਵਾਜ ਲਾਜ ਨਹਿ ਤੁਮ ਮਨੋ। ਕਹਿੰਦੇ ਤੁਹਾਡੇ ਮਨ ਨੂੰ ਕੋਈ ਸ਼ਰਮ ਨਹੀਂ ਆਉਂਦੀ ਹੈ? ਕਿਹਦੇ ਨਾਲ ਅਸੀਂ ਵੀ ਨਵਾਜ ਕਰਦੇ, ਕਿਹਦੇ ਨਵਾਜ ਨਾਲ ਪੜਦੇ? ਸਾਡੇ ਆਪ ਮਸੀਤ ਨਾ ਮਨ ਠਹਿਰਾਇਆ। ਨਵਾਬ ਜੀ ਸਰੀਰ ਕਰਕੇ ਜ਼ਰੂਰ ਆਪ ਮਸੀਤ ਵਿੱਚ ਖੜੋਤੇ ਹੋਏ ਸੀ, ਮਨ ਨੂੰ ਤਾਂ ਤੁਸੀਂ ਮਸੀਤ ਵਿੱਚ ਟਿਕਾਇਆ ਨਹੀਂ ਹੈ, ਟਿਕਾਇਆ ਨਹੀਂ। ਹੋ ਸਿਜਦੇ ਸਮੇਂ ਸੰਕਲਪ ਕੰਧਾਰ ਪਠਾਇਆ। ਨਵਾਬ ਜੀ ਅਸੀਂ ਤੁਹਾਨੂੰ ਸੱਚ ਕਹਿੰਦੇ ਹਾਂ, ਜਦੋਂ ਤੁਸੀਂ ਸਿਜਦਾ ਜਾ ਕਰਦੇ ਸੀ, ਮੱਥਾ ਜਾ ਟੇਕਦੇ ਸੀ, ਨੀ ਉਦੋਂ ਆਪਣਾ ਮਨ ਕਹਿੰਦੇ ਫੁਰਨੇ ਕਰਕੇ ਤੁਸੀਂ ਕੰਧਾਰ ਵੱਲ ਨੂੰ, ਕਾਬਲ ਕੰਧਾਰ ਨੂੰ ਭੇਜਦਾ ਸੀ? ਕਰਤ ਖਰੀਦ ਤੁਰੰਗ ਤਰਲ ਮਨ ਤਰ ਲਿਆ। ਮੱਥਾ ਟੇਕਦੇ ਸੀ, ਦੂਜੇ ਪਾਸੇ ਮਨ ਕਰਕੇ ਜਿਹੜੇ ਕਾਬਲ ਕੰਧਾਰ ਦੇ ਚੰਚਲ ਘੋੜੇ ਉਹ ਤੁਸੀਂ ਖਰੀਦੀ ਜਾਂਦੇ ਸੀ। ਪੂਰੇ ਬੀਚ ਮਸੀਤ ਨਿਵੈ ਕਬ ਸਰ ਲਿਆ। ਐਵੇਂ ਕਹਿੰਦੇ ਝੂਠੇ ਹੀ ਕਹਿੰਦੇ, ਤੁਸੀਂ ਆਪ ਇੱਥੇ ਨਵਾਜ਼ ਜੀ ਕਰਦੇ ਸੀ, ਕਿਤੇ ਸਿੱਧੇ ਹੋ ਜਾਂਦੇ ਸੀ, ਅਤੇ ਕਦੇ ਤੁਸੀਂ ਇਸ ਤਰ੍ਹਾਂ ਮਸੀਤ ਖੜੋਤੇ ਨਿਭ ਜਾਂਦੇ ਸੀ, ਇਹ ਸਾਨੂੰ ਝੁਕ ਜਾਂਦੇ, ਕਿਤੇ ਸਿੱਧੇ ਜਿਹੇ ਹੋ ਜਾਂਦੇ ਸੀ, ਕਿਤੇ ਝੁਕ ਜਾਂਦੇ ਸੀ ਤੁਸੀਂ। ਜਿਹ ਕਰਨੀ ਸੋ ਮੂਲ ਨਾ ਥਿਰ ਉਰ ਮਹਿ ਕਰਾ। ਜਿਸ ਮਨ ਨੇ ਕਹਿੰਦੇ ਇਹ ਨਵਾਜ਼ ਕਰਨੀ ਸੀ, ਕਹਿੰਦੇ ਉਹ ਕਈ ਤੁਹਾਡਾ ਜਿਹੜਾ ਮਨ ਹੈ ਹਿਰਦੇ ਵਿੱਚ ਇਸਤਤ ਹੀ ਨਹੀਂ, ਮਨ ਤਾਂ ਟਿਕਿਆ ਹੀ ਨਹੀਂ ਨਵਾਜ਼ ਵਿੱਚ ਤੁਹਾਡਾ। ਹੋ ਬੇਸ ਬੰਦਗੀ ਧਰਿਓ ਦੱਸੋ ਦਿਸ ਮਨ ਫੇਰਾ। ਉਹ ਕਹਿੰਦੇ ਠੀਕ ਹੈ ਵੀ ਬੰਦਗੀ ਵਰਵਾ ਤੁਸੀਂ ਪੇਸ਼ ਜ਼ਰੂਰ ਧਾਰਿਆ, ਤੁਹਾਡਾ ਜਿਹੜਾ ਮਨ ਹੈ ਤਾਂ ਦਸੋ ਦਿਸਾ ਵਿੱਚ ਹੀ ਫਿਰਦਾ ਰਿਹਾ, ਘੁੰਮਦਾ ਰਿਹਾ, ਘੋੜੇ ਖਰੀਦਦਾ ਰਿਹਾ। ਕਹਿ ਕਾਜੀ ਤੁਮ ਪਾਜ ਬਖਾਨਹਿ ਡਰ ਨਹੀਂ। ਉਸ ਵੇਲੇ ਫਿਰ ਨਵਾਬ ਤਾਂ ਚੁੱਪ ਹੋ ਗਿਆ, ਕਾਜੀ ਕਹਿਣ ਲੱਗਿਆ ਉਹ ਤੁਸੀਂ ਝੂਠ ਬੋਲਦੇ ਹੋ ਗੁਰੂ ਨਾਨਕ, ਤੁਹਾਨੂੰ ਕੋਈ ਮਾੜਾ ਮੋਟਾ ਸਾਡਾ ਦੋਹਾਂ ਦਾ ਡਰ ਨਹੀਂ ਹੈ? ਖਰੇ ਉਹ ਦੂਰ ਨਵਾਬ ਨਾ ਬੋਲੋ ਸਮਝ ਹੀ। ਸਮਝ ਕੇ ਨਹੀਂ ਤੁਸੀਂ ਬੋਲਦੇ, ਨਵਾਬ ਤੁਹਾਡੇ ਸਾਹਮਣੇ ਖੜੋਤਾ ਹੈ, ਮੈਂ ਤੁਹਾਡੇ ਸਾਹਮਣੇ ਖੜੋਤਾ ਕਾਜੀ ਸਾਹਿਬ। ਆਨਨ ਭਨ ਹੀ ਖਾਨ ਸਾਚ ਨਾਨਕ ਕਹੀ। ਕਾਜੀ ਤਾਂ ਸੁਣ ਕੇ ਉਸ ਵੇਲੇ ਨਵਾਬ ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸੱਚੀ ਗੱਲ ਆਖੀ ਹੈ। ਹੋ ਮਨ ਮਮ ਗਯੋ ਕੰਧਾਰ ਸਮੇਂ ਸਿਜਦੇ ਸਹੀ। ਜਦੋਂ ਮੈਂ ਕਹਿੰਦੇ ਨਵਾਜ਼ ਗੁਜ਼ਾਰਦਾ ਹੋਇਆ ਸਿਜਦਾ ਕਰ ਰਿਹਾ ਸੀ ਨਾ, ਧਰਤੀ ਮੱਥਾ ਟੇਕ ਗਿਆ, ਸਹੀ ਗੱਲ ਹੈ, ਮੇਰਾ ਮਨ ਕਾਬਲ ਕੰਧਾਰ ਵਿੱਚ ਘੋੜੇ ਖਰੀਦਣ ਕਰਨ ਲਈ ਚਲਿਆ ਗਿਆ। ਪੁਨ ਕਾਜੀ ਬਚਪਨ ਤੁਮਾਰੋ ਮਨ ਗਯੋ। ਸੁਣ ਕੇ ਨਵਾਬ ਤੋਂ ਫਿਰ ਪਾਜੀ ਕਹਿਣ ਲੱਗਿਆ, ਠੀਕ ਹੈ ਜੀ ਤੁਹਾਡਾ ਮਨ ਤਾਂ ਚਲੋ ਸਜਦੇ ਸਮੇਂ ਕਾਬਲ ਕੰਧਾਰ ਵਿੱਚ ਘੋੜੇ ਖਰੀਦਣ ਚਲੇ ਗਿਆ। ਹਾਂ ਤੋ ਸਭ ਬਿਦ ਕਰੀ ਨ ਮਮ ਸੰਗ ਇਨ ਕੀਓ। ਮੈਂ ਤਾਂ ਸਭ ਤਰ੍ਹਾਂ ਕਰਕੇ ਨਵਾਜ਼ ਗੁਜ਼ਾਰਨਾ ਕੀਤੀ ਹੈ, ਮੇਰੇ ਨਾਲ ਇਹਨਾਂ ਨੇ ਕਿਉਂ ਨਹੀਂ ਨਵਾਜ਼ ਗੁਜ਼ਾਰਨਾ ਕੀਤੀ? ਮਨ ਅਜਾਨ ਨਿਜ ਪਰਦ ਪਰਾਵਨ ਚਾਹੇ ਹੀ। ਭਾਈ ਬਾਲਾ ਜੀ ਕਹਿੰਦੇ ਜਿਹੜਾ ਕਾਜੀ ਮਨ ਦਾ ਬੇਸਮਝ ਅਜਾਨ ਹੈ, ਵੇਖੋ ਆਪਣਾ ਪਰਾਦਾ ਆਪ ਹੀ ਪੜਵਾਇਆ ਚਾਹੁੰਦਾ ਹੈ, ਪਰਦੇ ਫਾਸ ਕਰਾਇਆ ਚਾਹੁੰਦਾ ਹੈ ਸਤਿਗੁਰੂ ਤੋਂ। ਹੋ ਲਖਤ ਨ ਮੂਰਖ ਭੇਵ ਅਥਾਹ ਥਾਹਿ, ਕਾਜੀ ਮੂਰਖ ਹੈ ਭੇਦ ਨਹੀਂ ਜਾਣਦਾ, ਥਾਹ ਜਿਹੜੇ ਸਤਿਗੁਰੂ ਉਹਨਾਂ ਦਾ ਥਾਹ ਲਿਆ ਚਾਹੁੰਦਾ ਹੈ ਇਹ ਹੁਣ। ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮੁੱਖੋਂ ਬਚਨ ਬੋਲੇ ਹਨ ਜੋ ਸੁਖਾਂ ਦੇ ਘਰ ਵੀ ਹੈ, ਗੁਣਾਂ ਦੇ ਘਰ ਵੀ ਹਨ ਤੇ ਦਇਆ ਦੇ ਵੀ ਘਰ ਹਨ। ਕਾਜੀ ਕਰੀ ਨਿਵਾਜ ਸਦਨ ਮੈਂ ਮਨ ਗਿਆ, ਮਹਾਰਾਜ ਕਹਿੰਦੇ ਹੋ ਕਾਜੀਆ ਤੂੰ ਕਿਹੜਾ ਨਿਵਾਜ ਗੁਜ਼ਾਰਨਾ ਕੀਤੀ ਹੈ, ਤੇਰਾ ਮਨ ਵੀ ਕਹਿੰਦੇ ਘਰੇ ਚਲਿਆ ਗਿਆ ਸੀ। ਬੜਵਾ ਜਿਉਂ ਵਛੇਰ ਗਰਤ ਤਹਿ ਪਾਸ ਹੈ, ਅੱਜ ਤੇਰੀ ਘੋੜੀ ਨੇ ਬਛੇਰਾ ਜੰਮਿਆ ਹੈ ਤੇ ਉੱਥੇ ਕਹਿੰਦੇ ਜਿੱਥੇ ਪਿਸ਼ਾਬ ਜਾ ਟੋਏ ਚ ਖੜਾ ਹੁੰਦਾ ਨਾ, ਕਹਿੰਦੇ ਟੋਆ ਜਾ ਨੇੜੇ ਆ ਉੱਥੇ। ਹੋ ਤੇ ਮੈਂ ਨਹਿ ਗਿਰ ਪਰ ਬਹੁਤ ਵਿਸ਼ਵਾਸ ਹੈ, ਤੇਰਾ ਮਨ ਵਿੱਚ ਇਹ ਤੌਖਲਾ ਬਣਿਆ ਰਿਹਾ, ਫਿਕਰ ਬਣਿਆ ਰਿਹਾ ਵੀ ਬਛੇਰਾ ਛੋਟਾ ਹੈ, ਕਿਤੇ ਉਹ ਟੋਏ ਚ ਨਾ ਡਿੱਗ ਪਏ, ਉਹਦੀ ਵਿਚਾਰੇ ਬਛੇਰੇ ਦੀ ਲੱਤ ਨਾ ਟੁੱਟ ਜਾਵੇ। ਤੇ ਕੇ ਸੰਗ ਮਨ ਫਿਰਤ ਨ ਥਿਰ ਇੱਕ ਛਿਨ ਪਿਆ, ਕਹਿੰਦੇ ਬਛੇਰੇ ਨਾਲ ਤੇਰਾ ਮਨ ਫਿਰੀ ਇੱਕ ਮਹਿਤਨ ਮਾਤਰ ਵੀ ਮਨ ਤਾਂ ਟਿਕਿਆ ਨਹੀਂ ਹੈ, ਇੱਥੇ ਜ਼ਰੂਰ ਐਵੇਂ ਸਜਦੇ ਕਰਦਾ ਦਿਖਾਉਂਦਾ ਸੀ, ਪਖੰਡ ਕਰਦਾ ਸੀ ਤੂੰ। ਸੁਣ ਸਰੋਨਨ ਮੈਂ ਖਾਨ ਬਿਗਸ ਮੁਖ ਬਚ ਕਹਿਆ, ਉਸ ਵੇਲੇ ਨਵਾਬ ਨੇ ਮਹਾਰਾਜ ਤੋਂ ਸੁਣ ਕੇ ਹੱਸ ਕੇ ਨਾ ਮਖੌਲ ਜਾ ਕਰਕੇ ਕਾਜੀ ਨੂੰ ਸੱਚਾ ਬਚਨ ਕਿਹਾ। ਤਜਹੋ ਕਾਚ ਕਹ ਸਾਚ ਲਾਜ ਨਿਰਵਾਰੀਏ, ਉਹ ਕਹਿੰਦੇ ਉਹ ਕਾਜੀ ਆਪਣੀ ਸ਼ਰਮ ਸ਼ੁਰੂ ਜੀ ਲਾ ਕੇ ਨਾ ਝੂਠ ਬੋਲਾ ਛੱਡ ਤੇ ਸੱਚ ਬੋਲਦੇ ਦੱਸਦੇ ਵੀ ਜਿਵੇਂ ਮਹਾਰਾਜ ਕਹਿੰਦੇ ਵੀ ਇਹ ਠੀਕ ਹੈ। ਹੋ ਜਾ ਬੀਤੀ ਚਿੱਤ ਬੀਚ ਸਵਚਨ ਉਚਾਰੀਏ, ਇਹ ਕਹਿੰਦੇ ਤੇਰੇ ਚਿੱਤ ਵਿੱਚ ਬੀਤੀ ਹੈ ਨਾ ਉਹ, ਇਹ ਕਹਿੰਦੇ ਸੱਚ ਕਹਿ ਦਈਏ ਹੁਣ ਝੂਠ ਨਾ ਬੋਲੀ। ਕਾਜੀ ਆਨਨ ਭਨਤ ਸਤ ਜਿਹ ਬਿਦ ਕਹੀ, ਉਹ ਕਨਵਾਸ ਤੋਂ ਡਰਦਿਆਂ ਹੋਇਆਂ ਫਿਰ ਕਾਜੀ ਨੇ ਕਿਹਾ ਵੀ ਹਾਂ ਮਹਾਰਾਜ ਜੋ ਗੁਰੂ ਨਾਨਕ ਗ੍ਰੰਥ ਸਾਹਿਬ ਨੇ ਗੱਲ ਕਹੀ ਹੈ ਨਾ ਸਹੀ ਕਹਿੰਦੇ ਸੱਚੀ ਕਹੀ ਹੈ, ਮੇਰਾ ਮਨ ਕਹਿੰਦੇ ਫਿਰਦਾ ਹੀ ਸੀ ਬਛੇਰੇ ਮਗਰ। ਅਰ ਭਕ ਬਾਜਨ ਅਹੈ ਗਰਤ ਤੇ ਢਿੱਗ ਸਹੀ, ਮਹਾਰਾਜ ਸਵੇਰੇ ਘੋੜੀ ਨੇ ਬਛੇਰਾ ਦਿੱਤਾ ਹੈ, ਉਹਦੇ ਨੇੜੇ ਡੂੰਘਾ ਜਾ ਟੋਆ ਜਾ ਵੀ ਹੈ, ਉਹਦੇ ਇਰਦ ਗਿਰਦ ਹੀ ਘੁੰਮਦਾ ਰਿਹਾ ਹੈ। ਅਦਭੁਤ ਨਰ ਅਦਭੁਤ ਰਸ ਨਰ ਭਏ ਕੁਛ ਰਸ ਹਾਸ ਸੋ, ਆਹ ਜਿਹੜੇ ਕੋਲ ਖੜੋਤੇ ਸੀ ਨਾ ਨਵਾਜ ਨੂੰ ਦੇਖ ਰਹੇ ਸੀ ਲੋਕ, ਅਹਿਲਕਾਰ ਵਗੈਰਾ ਹੋਰ ਜਿਹੜੇ ਮੁਖੀ ਮੁਸਾਬ ਹੋਣੀ, ਉਹ ਚਰਜੀ ਹਾਸਰਾ ਛਿੜ ਗਿਆ ਹੈ, ਤਾੜੀਆਂ ਮਾਰ ਕੇ ਹੱਸਣ ਲੱਗੇ ਨੇ। ਇਸ ਤਰ੍ਹਾਂ ਕਹਿੰਦੇ ਸੁਣੇ ਅਸਰਸ ਅਦਭੁਤ ਰਸ ਨਰ ਭਏ ਕੁਛ, ਜਿਹੜੇ ਲੋਕ ਕਹਿੰਦੇ ਅਦ ਚਰਜ ਰਸ ਵਿੱਚ ਆ ਗਏ, ਜਾਣੀ ਉਸ ਰਸ ਵਿੱਚ ਆਵੇ ਜਿਹਦੇ ਨਾਲ ਕਹਿੰਦੇ ਮੱਲੋ ਮੱਲੀ ਹਾਸਾ ਨਿਕਲ ਜਾਂਦਾ ਹੈ। ਹੋ ਤਬ ਨਿਬਾਬ ਗਹਿ ਚਰਨ ਰਹਿਓ ਹੋਏ ਦਾਸ ਸੋ, ਉਸ ਵੇਲੇ ਜਿਹੜਾ ਨਵਾਬ ਦੌਲਤ ਖਾਂ ਮਹਾਰਾਜ ਦੇ ਚਰਨ ਫੜ ਕੇ ਦਾਸ ਬਣ ਰਿਹਾ ਹੈ, ਦਾਸ ਹੋ ਰਿਹਾ ਹੈ। ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ, ਇਹ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਪੀਰਾਂ ਦੇ ਵਿੱਚੋਂ ਮੇਰੇ ਸ੍ਰੋਮਣੀ ਪੀਰ ਹੋ, ਮੇਰੀ ਮਹਾਰਾਜ ਜਿਹੜੀ ਤਰ੍ਹਾਂ ਤਰ੍ਹਾਂ ਦੀ ਪੀੜੀ ਆ ਇਹਨੂੰ ਦੂਰ ਕਰ ਦਈਏ ਅੱਜ। ਗੁਣੀ ਗਹੀਰ ਸਰੀਰ ਸ਼ਰਨ ਮੈਂ ਤੇਰੀ, ਮਾੜਾ ਗੁਣਾਂ ਦੇ ਬੜੇ ਵੱਡੇ ਡੂੰਘੇ ਸਮੁੰਦਰੋ, ਮੈਂ ਤੁਹਾਡੀ ਸ਼ਰਨ ਮਹਾਜ। ਭ੍ਰਮ ਕਰ ਭੂਲੇ ਬਣਿਓ ਭੇਵ ਨਹਿ ਜਾਣਿਆ, ਮਹਾਰਾਜ ਅਸੀਂ ਭਰਮ ਕਰਕੇ ਭੁੱਲ ਗਏ ਹਾਂ, ਤੁਹਾਡਾ ਅਸੀਂ ਭੇਤ ਨਹੀਂ ਜਾਣਿਆ ਹੈ। ਉਹ ਬਖਸ਼ਹ ਔਗਣ ਮੋਰ ਅਜਾਨ ਬਖਾਨਿਆ, ਕਹਿੰਦੇ ਮਹਾਰਾਜ ਅਣਜਾਣ ਪੁਣੇ ਵੀ ਤੁਹਾਨੂੰ ਕਹਿ ਦਿੱਤਾ ਵੀ ਕਿਉਂ ਨੀ ਨਵਾਜ ਪੜੀ, ਮੇਰੇ ਔਗਣ ਨੂੰ ਬਖਸ਼ ਦਿਓ, ਗੁਨਾਹ ਬਖਸ਼ ਦੇਵੋ ਜੀ। ਦੋਹਰਾ ਪੂਰਬ ਔਗਣ ਬਖਸ਼ ਕੈ, ਸਭ ਤੋਂ ਪਹਿਲਾਂ ਹੈ ਗੁਰੂ ਨਾਨਕ ਸਾਹਿਬ ਮੇਰੇ ਔਗਣਾ ਗੁਨਾਹਾਂ ਨੂੰ ਬਖਸ਼ੀਏ, ਅਬ ਦੇਹ ਨਿਜ ਉਪਦੇਸ਼ ਬਖਸ਼ ਕੇ ਉਦੋਂ ਬਾਅਦ ਹੁਣ ਮੈਨੂੰ ਸਭ ਉਪਦੇਸ਼ ਵੀ ਆਪਣੇ ਵੱਲੋਂ ਦੇ ਦੇਵੋ। ਬੰਦ ਹੱਥ ਬੇਨਤੀ ਕਰਤ, ਨਵਾਬ ਨੇ ਹੱਥ ਜੋੜ ਕੇ ਬੇਨਤੀ ਕੀਤੀ, ਧੀ ਹੈ। ਦੌਲਤ ਖਾਨ ਨਰੇਸ਼, ਜਿਹੜਾ ਦੌਲਤ ਖਾਨ ਰਾਜਾ ਹੈ ਉਸ ਸਮੇਂ ਦਾ, ਤੁਮ ਖੁਦਾਏ ਕੋ ਰੂਪ ਹੋ। ਕਹਿਣ ਲੱਗਿਆ, ਹੇ ਗੁਰੂ ਨਾਨਕ ਸਾਹਿਬ, ਤੁਸੀਂ ਤਾਂ ਖੁਦਾ ਦਾ ਹੀ ਸਰੂਪ ਹੋ। ਅੰਤਰ ਜਾਮੀ ਸਰਬ, ਫਿਰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਤੁਸੀਂ ਅੰਤਰ ਜਾਮੀ ਹੋ। ਮੈਂ ਅਤ ਮੂਡ ਨ ਲੱਖ ਸਕਿਓ, ਮਾਰਾ ਨਵਾਬ ਬੜਾ ਮੂਰਖ ਹੈ, ਜਾਣ ਨਹੀਂ ਸਕਿਆ ਤੁਹਾਨੂੰ। ਨਿਜ ਐਸ਼ ਵਰਜਹ ਗਰਬ, ਆਪਣਾ ਜਿਹੜਾ ਕੋਈ ਧਨ ਪਦਾਰਥ ਉਹਦਾ ਮੈਨੂੰ ਹੰਕਾਰ ਹੈ, ਇਸ ਕਰਕੇ ਹੰਕਾਰ ਵੀ ਸਮਝ ਨਹੀਂ ਮੈਂ ਸਕਿਆ ਹਾਂ। ਹੋ ਸਮੀਪ ਚਿਰ ਕਾਲ ਕੋ, ਦੇਖੋ ਮਾਰਾ, ਮੈਂ ਬਹੁਤ ਸਮੇਂ ਤੋਂ ਤੁਹਾਡੇ ਕੋਲ ਹੀ ਰਹਿ ਰਿਹਾ ਹਾਂ। ਛੂਛ ਨਸ਼ੋ ਰਹੋ ਆਪ, ਅੱਜ ਮਾਰਾ ਮੈਂ ਤੁਹਾਡੀ ਸ਼ਰਨ ਪੈ, ਅੱਜ ਨਾ ਮੈਨੂੰ ਖਾਲੀ ਰੱਖਿਓ। ਬੇਬਸ ਮਨ ਹੈ ਕੋ ਬਸ ਕਰੋ, ਮੇਰਾ ਮਨ ਮਾਰਾ ਬੇਬਸ ਹੋਇਆ, ਕੰਟਰੋਲ ਤੇ ਬਾਹਰ ਆ, ਇਹਨੂੰ ਬਸ ਕਰ ਦਿਓ ਜੀ, ਅਧੀਨ ਕਰ ਦਿਓ। ਹਰੀਏ ਤੀਨੋਂ ਤਾਪ, ਫਿਰ ਮਾਰਾ ਜਿਹੜੇ ਆਦ ਵਿਆਦ ਉਪਾ ਤਿੰਨੇ ਦੁੱਖ ਹੈ, ਇਹ ਵੀ ਨਾਲ ਹੀ ਨਾਸ ਕਰ ਦਈਏ ਮੇਰੇ। ਵਿਸ਼ੇ ਅਧੀਨ ਦੀਨ ਮੈਂ ਮਾਰਾ ਜਿਹੜੇ ਵਿਸ਼ੇ ਉਹਨਾਂ ਦੇ ਅਧੀਨ ਹੋਇਆ ਹੋਇਆ ਬੜਾ ਦੀਨ ਹੈ, ਗਰੀਬ ਹਾਂ, ਦੁਖੀ ਹਾਂ। ਹਰ ਖੁਸ਼ੋਕ ਅਨੁਸਾਰ, ਇਸੇ ਤਰ੍ਹਾਂ ਮੇਰਾ ਜਿਹੜਾ ਮਨ ਹੈ ਖੁਸ਼ੀ ਗਵੇ ਦੇ ਅਨੁਸਾਰ ਹੋ ਰਿਹਾ, ਇਹਦੇ ਅਧੀਨ ਹੋ ਰਿਹਾ ਹੈ। ਅਸ ਸੁਣ ਕੇ ਤਿਹ ਕੇ ਬਚਨ, ਇਹੋ ਜਿਹੇ ਅਧੀਨਗੀ ਦੇ ਖਾਨ ਦੇ ਬਚਨ ਸੁਣ ਕੇ ਸਤਿਗੁਰੂ ਨੇ ਬੋਲੇ ਗੁਰੂ ਉਦਾਰ, ਜੋ ਸ੍ਰੇਸ਼ਟ ਸਤਿਗੁਰੂ ਹੈ, ਫਿਰ ਉਹ ਮੁੱਖੋਂ ਬਚਨ ਬੋਲੇ ਨਵਾਬ ਨੂੰ। ਅਡਿਲ ਸੁਣੋ ਖਾਨ ਦੇ ਕਾਨ, ਪ੍ਰਬਲ ਮਨ ਲੋਲ ਹੈ। ਮਹਾਰਾਜ ਕਹਿੰਦੇ, ਪਠਾਣਾ ਕੰਨ ਦੇ ਕੇ ਸਾਣਾ, ਜਿਹੜਾ ਮਨ ਹੈ ਬੜਾ ਬਾਲ ਹੈ, ਬਲੀ ਹੈ ਤੇ ਬਹੁਤ ਹੀ ਚੰਚਲ ਹੈ। ਜਾਂ ਕੋ ਰੋਕਣ ਕਠਿਨ ਰੁਕੈ ਤਾਂ ਮੋਲ ਹੈ। ਇਸ ਮਨ ਨੂੰ ਜਿਹੜਾ ਰੋਕਣਾ ਬਹੁਤ ਔਖਾ ਹੈ, ਜੇ ਕਿਤੇ ਰੁਕ ਗਏ ਫਿਰ ਮਨ ਵਰਗਾ ਕੋਈ ਹੈ ਹੀ ਨਹੀਂ, ਫਿਰ ਤਾਂ ਮਨ ਦਾ ਕੋਈ ਮੁੱਲ ਹੀ ਨਹੀਂ ਹੈ। ਮੁੱਲ ਕੀ ਹੈ ਇਹ ਮਨ? ਬਿਨ ਰੋਕੇ ਸਭ ਫੋਕ ਪਠਨ ਪੁੰਨ ਸੁਣ, ਜਿੰਨਾ ਚਿਰ ਮਨ ਨਹੀਂ ਕੋਈ ਰੋਕਦਾ, ਉਨਾ ਚਿਰ ਜਿਹੜਾ ਕੋਈ ਪੜ੍ਹਨਾ ਪੁਨਾ ਜਿਹੜਾ ਸੁਣਨਾ ਹੈ, ਐਵੇਂ ਫੁੱਕ ਹੀ ਹੈ, ਫਜੂਲ ਜਾਈ ਹੈ, ਬੇਰਸ ਜਾਈ ਹੈ। ਹੋ ਪ੍ਰੇਮ ਨ ਉਪਜਤ ਰੰਚ ਰਹਿ ਬਿਨ ਗੁਣ ਸੋ, ਕਿ ਭੋਰਾ ਮਾਤਰ ਵੀ ਕਹਿੰਦੇ ਪ੍ਰੇਮ ਨਹੀਂ ਪੈਦਾ ਹੁੰਦਾ ਹੈ, ਇਸ ਤਰ੍ਹਾਂ ਗੁਣਾ ਤੋਂ ਰਹਿਤ ਹੀ ਰਹਿੰਦਾ, ਗੁਣਾ ਤੋਂ ਬਿਨਾ ਰਹਿੰਦਾ ਇਹ ਮਨ। ਪਾਰਦ ਅੰਗੂਰੀ ਤਰੈ ਸਥਿਰ ਕਿਉਂ ਹੋਤ ਹੈ, ਜਿਹੜਾ ਪਾਰਾ ਹੁੰਦਾ ਹੈ ਉਹਦੇ ਉਹ ਜਿਹੜਾ ਹੈ ਨਾ ਉਂਗਲੀ ਦੇ ਹੇਠਾਂ ਭਲਾ ਕਿਵੇਂ ਟਿਕਦਾ ਹੈ। ਪਾਰੇ ਨੂੰ ਜਿੰਨਾ ਮਰਜ਼ੀ ਤੁਸੀਂ ਉਹ ਉੱਤੇ ਉਂਗਲ ਰੱਖ ਕੇ ਹੇਠਾਂ ਦਬਾਉਣਾ ਚਾਹੋ, ਨਹੀਂ ਦਬਦਾ, ਝਟਪਟ ਉਹ ਨਿਕਲ ਜਾਏਗਾ। ਕਹਿੰਦੇ ਇਸ ਤਰ੍ਹਾਂ ਜਿਹੜਾ ਪਾਰਾ ਹੈ ਉਹ ਜਿਹੜੀ ਕੋਈ ਉਂਗਲੀ ਇਹਦੇ ਹੇਠਾਂ ਭਲਾ ਕਿਵੇਂ ਹੋ ਸਕਦਾ, ਕਿਵੇਂ ਦੱਬਿਆ ਜਾ ਸਕਦਾ ਹੈ। ਕਰ ਹੈ ਪ੍ਰਯਤਨ ਅਨੇਕ ਸੁਵਹਿਰ ਉਦੋਤ ਹੈ, ਭਾਵੇਂ ਵਿਸ਼ੇਸ਼ ਕਰਕੇ ਅਨੇਕਾਂ ਯਤਨ ਕਰੇ ਤਾਂ ਵੀ ਜਿਹੜਾ ਪਾਰਾ ਹੈ ਨਾ ਉਂਗਲੀ ਤੋਂ ਕਹਿੰਦੇ ਬਾਹਰ ਨੂੰ ਉੱਛੜੇ ਬਾਹਰ ਨਿਕਲ ਜਾਂਦਾ ਹੈ। ਜਬ ਹੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ, ਨਵਾਬ ਜਦੋਂ ਕੋਈ ਸਿੱਧ ਮਿਲ ਜਾਏ, ਜਿਹੜਾ ਕੋਈ ਪਾਰੇ ਨੂੰ ਮਾਰਨ ਵਾਲਾ ਹੁੰਦਾ ਉਹਨੂੰ ਰਸੈਣੀ ਵੀ ਕਹਿ ਦਿੰਦੇ ਆ, ਸਿੱਧ ਵੀ ਕਹਿ ਦਿੰਦੇ ਆ, ਜਿਹਨੇ ਮਨ ਨੂੰ ਪਾਰੇ ਨੂੰ ਸਿੱਧ ਕੀਤਾ ਮਾਰਿਆ ਹੈ, ਰਸੈਣ ਬਣਾ ਲਈ ਹੈ। ਇਉਂ ਜਿਹੜਾ ਕੋਈ ਜਿਹੜਾ ਕਹਿੰਦੇ ਉਹ ਪਾਰੇ ਨੂੰ ਸਿੱਧ ਕਰਨ ਵਾਲਾ ਰਸੈਣੀ ਮਿਲ ਜਾਏ, ਪਾਰੇ ਨੂੰ ਮਾਰਨ ਵਾਲਾ ਮਿਲ ਜਾਏ, ਉਹ ਕਹਿੰਦੇ ਮਾਰ ਕੇ ਨਾ ਫਿਰ ਪਾਰੇ ਨੂੰ ਥਿਰ ਕਰ ਦਿੰਦਾ ਹੈ, ਉਹ ਟਕਾ ਲੈਂਦਾ ਹੈ। ਜਾਂ ਇਸ ਤਰ੍ਹਾਂ ਜਵੈ ਸਿੱਧ ਮਿਲ ਜਾ, ਜਦੋਂ ਪਾਰੇ ਨੂੰ ਸਿੱਧ ਮਿਲ ਜਾਏ, ਉਹ ਬੂਟੀ ਮਿਲ ਜਾਏ ਜਿਹਦੇ ਨਾਲ ਇਹ ਪਾਰਾ ਟਿਕ ਜਾਂਦਾ ਹੈ। ਜਿਵੇਂ ਵੈਦਿਕ ਮਤ ਵਾਲੇ ਜਿਹੜਾ ਕੋਈ ਬਾਥੂ ਜਾਂ ਇਹਦਾ ਪਾਣੀ ਜਾਂ ਕੱਢ ਕੱਢ ਕੇ, ਜਾਂ ਇਸੇ ਤਰ੍ਹਾਂ ਬਾਥੂ ਨੂੰ ਰਗੜ ਰਗੜ ਕੇ ਫਿਰ ਉਹਦੇ ਵਿੱਚ ਉਹ ਪਾਊਡਰ ਜਿਹਾ ਬਣਾ ਬਣਾ ਕੇ ਹੇਠਾਂ ਮੁੱਠੀ ਮੁੱਠੀ ਜੀ ਅੱਗ ਪਾ ਕੇ ਅਤੇ ਫਿਰ ਉਹਦੇ ਉੱਤੇ ਧੂੜਾ ਜਿਹਾ ਦੇਈ ਜਾਂਦੇ ਪਾਊਡਰ ਦਾ, ਇਸ ਤਰ੍ਹਾਂ ਫਿਰ ਜਿਹੜਾ ਪਾਰਾ ਹੈ ਟਿਕ ਜਾਂਦਾ ਹੈ। ਉਹ ਬਹੁਤ ਸਾਵਧਾਨ ਹੋਵੇ, ਜਾਣੀ ਬਹੁਤ ਮੁੱਠੀ ਮੁੱਠੀ ਅੱਗ ਜੀ ਕੋਈ ਬਾਲੇ, ਨਹੀਂ ਤਾਂ ਜੇ ਮਾੜਾ ਜਿਹਾ ਵੀ ਤੇਜ਼ ਹੋ ਗਈ ਫਿਰ ਉਦੋਂ ਹੀ ਉੱਡ ਜਾਂਦਾ ਹੈ, ਕੱਖ ਨਹੀਂ ਰਹਿੰਦਾ, ਧੂੰਆਂ ਜਿਹਾ ਨਿਕਲ ਜਾਂਦਾ ਹੈ। ਕਈ ਜਿਹੜੇ ਲੋਕ ਮਾਰਨ ਦੀ ਕੋਸ਼ਿਸ਼ ਕਰਦੇ ਪਰ ਛੇਤੀ ਛੇਤੀ ਨਹੀਂ ਮਾਰਦਾ। ਇੱਥੇ ਦਮਦਮਾ ਸਾਹਿਬ ਬਾਬਾ ਜਸਵੰਤ ਸਿੰਘ ਜੀ ਹੁੰਦੇ ਸੀ, ਉਹਨਾਂ ਨੇ ਕਿਤੇ ਉਹ ਪਾਰਾ ਜਿਹਾ ਮਾਰ ਲਿਆ ਸੀ, ਪਰ ਉਹ ਥੋੜ੍ਹਾ ਜਿਹਾ ਕੱਚਾ ਜਿਹਾ ਰਹਿ ਗਿਆ ਅਤੇ ਕੱਚਾ ਰਹਿਣ ਕਰਕੇ ਖਾਣ ਕਰਕੇ ਸਾਰਾ ਸਰੀਰ ਉਹਨਾਂ ਦਾ ਜੁੜ ਗਿਆ ਸੀ। ਜਿੰਨਾ ਚਿਰ ਫਿਰ ਮਾਰ ਪਾਰਾ ਮਾਰਿਆ ਹੋਇਆ ਨਹੀਂ ਖਾਂਦਾ, ਉਹਨਾਂ ਚਿਰ ਸਰਿਆ ਜੁੜਿਆ ਹੋਇਆ ਸਰੀਰ ਨਹੀਂ ਖੁੱਲਦਾ, ਇਹ ਪੱਕਾ ਹੀ ਹੈ। ਫਿਰ ਬਹੁਤ ਕਿਲੋ ਦਾ ਕਿਲੋ, ਜਦੋਂ ਕਿਸੇ ਨੇ ਜਾਣਾ ਅੰਮ੍ਰਿਤਸਰ ਨੂੰ ਕਹਿੰਦੇ ਕਿਲੋ ਲਿਆਈ ਪਾਰਾ, ਮਾਰਨ ਦੀ ਸਾਰੀ ਉਮਰ ਉਹਨਾਂ ਨੇ ਕੋਸ਼ਿਸ਼ ਕੀਤੀ, ਪਾਰਾ ਨਹੀਂ ਮਰ ਸਕਿਆ ਉਹਨਾਂ ਤੋਂ। ਆਪ ਜ਼ਰੂਰ ਉਹ ਸਰੀਰ ਕਰਕੇ ਚਲੇ ਗਏ। ਕੋਈ ਕੋਈ ਹੈ ਜਿਹੜਾ ਕਹਿੰਦੇ ਵੀ ਇਸ ਪਾਰੇ ਨੂੰ ਮਰ ਲਵੇ, ਅਤੇ ਜਿਵੇਂ ਇੱਧਰ ਕਸ਼ਮੀਰ ਵਾਲੀ ਪਹਾੜਾਂ ਵਿੱਚ ਕਈ ਜਿਹੜੇ ਹੈਗੇ ਸੰਨਿਆਸੀ ਜੇ ਸਾਧੂ, ਉਹਨਾਂ ਕੋਲ ਇਹੋ ਜਿਹੀਆਂ ਕੋਈ ਜੜੀਆਂ ਬੂਟੀਆਂ ਉਸਦੀਆਂ ਤਾਂ ਉਹਨਾਂ ਨੂੰ ਪਤਾ ਹੈ, ਉਹ ਫੈਟੀ ਮਾਰ ਕੇ ਰੱਖ ਦਿੰਦੇ। ਪਰ ਉਹ ਜਿਹਨਾਂ ਕੋਲ ਗੁਣ ਆ ਜਾਏ ਰਸਨੇ ਪਾਰਾ ਮਾਰਨ ਦਾ, ਉਹ ਫਿਰ ਦੱਸਦੇ ਛੇਤੀ ਛੇਤੀ ਨਹੀਂ ਕਿਸੇ ਨੂੰ। ਜਿਵੇਂ ਬਾਬਾ ਦਇਆ ਸਿੰਘ, ਨਿਹੰਗ ਸਿੰਘ ਪਿੰਡਰਾਂ ਰਹਿੰਦੇ ਹੁੰਦੇ ਸੀ, ਕਈ ਵਾਰੀ ਉਹ ਦੱਸਦੇ ਹੁੰਦੇ ਸੀ ਵੀ ਮੈਂ ਵੀ ਕਸ਼ਮੀਰ ਗਿਆ ਸੀ, ਉੱਥੇ ਕੋਈ ਸੰਨਿਆਸੀ ਸਾਧੂ ਸੀ ਪਾਰਾ ਮਾਰਨ ਵਾਲਾ, ਉਹ ਮਿੰਟ ਨਹੀਂ ਲਾਉਂਦਾ ਸੀ ਪਰ ਦੱਸਦਾ ਕਿਸੇ ਨੂੰ ਸੀ ਨਹੀਂ। ਉਹ ਜਦੋਂ ਜੀ ਕਰ ਲੈਣਾ ਉਦੋਂ ਮਾਰ ਲੈਣਾ, ਸੋਨਾ ਜਿਹਾ ਬਣਾ ਲੈਣਾ, ਵੇਚ ਲੈਣਾ। ਅਤੇ ਇਸ ਤਰ੍ਹਾਂ ਕਹਿੰਦੇ ਉਹ ਕਿਸੇ ਨੂੰ ਹੋਰ ਚੇਟਕੀ ਜੀ ਲੱਗੀ, ਉਹ ਕਹਿੰਦਾ ਜੀ ਮੈਨੂੰ ਦੱਸੋ, ਕਹਿੰਦੇ ਵੀ ਇੱਕ ਨੁਕਤਾ ਦੱਸੂੰਗਾ 100 ਰੁਪਇਆ ਲਊਂਗਾ। ਉਹ ਇਹ ਸੀ ਕਹਿੰਦਾ ਵੀ ਠੀਕ ਹੈ ਜੀ, ਤੁਸੀਂ ਦੱਸੋ ਇੱਕ ਨੁਕਤਾ, ਮੈਂ 100 ਰੁਪਇਆ ਦੂੰ, ਦੱਸ ਦੇਣਾ ਵੀ ਤੂੰ ਇਉਂ ਕਰ ਲਈ। ਪਰ ਜਿਵੇਂ ਨੁਕਤੇ ਅਨੁਸਾਰ ਉਹਨੇ ਕਰਨਾ ਅਤੇ ਪਾਰਾ ਫੇਰ ਨਾ ਮਰਨਾ, ਫਿਰ ਉਹਨੇ ਆ ਕੇ ਪੁੱਛਣਾ ਮਰਿਆ, ਉਹ ਤਾਂ ਮਰਿਆ ਨਹੀਂ, ਕਹਿੰਦੇ ਐਂ ਕੀਤਾ ਸੀ, ਕਹਿੰਦੇ ਨਹੀਂ ਐਂ ਤਾਂ ਨਹੀਂ ਕੀਤਾ, ਕਹਿੰਦੇ ਫਿਰ ਆਹ ਨੁਕਤਾ ਵਰਤੀ ਫਿਰ ਮਰ ਜਾਊਗਾ, ਕੱਢ 100 ਰੁਪਇਆ 100 ਫੇਰ। ਉਹ ਫਿਰ ਉਹ ਜਿਵੇਂ ਦੱਸਿਆ ਹੋਣਾ ਉਹਨੂੰ ਉਵੇਂ ਕਰਨਾ ਫਿਰ ਰਹਿ ਜਾਣਾ। ਫਿਰ ਉਹਨੇ ਕਹਿਣਾ ਵੀ ਨਹੀਂ ਉਹ ਵੀ ਨੁਕਤਾ ਜਿਵੇਂ ਤੁਸੀਂ ਦੱਸਿਆ ਸੀ ਕੀਤਾ ਨਹੀਂ ਮਰਿਆ, ਉਹਨੇ ਕਹਿਣਾ ਐਂ ਤੂੰ ਕੀਤਾ, ਇਹ ਤਾਂ ਨਹੀਂ ਕੀਤਾ, ਐਂ ਕਰੀ ਕੱਢ 100 ਰੁਪਇਆ। ਕਹਿੰਦੇ 6 ਮਹੀਨੇ ਹੋ ਗਏ, ਕਹਿੰਦੇ ਦੱਸਿਆ ਉਹਨੂੰ ਕੋਈ ਨਹੀਂ, ਰੋਜ਼ ਦੇ ਦਿਆ, ਕਹਿੰਦੇ ਵੀ ਆਹ ਨੁਕਤਾ ਐਂ ਕਰੀ। ਉਹ ਕਹਿੰਦੇ ਪੀਰ ਸੀ, ਕਹਿੰਦਾ ਵੀ ਦੱਸੋ ਤੋਂ ਸਿੱਖ ਕੇ ਜਾਣਾ, ਇਹ ਕਹਿੰਦਾ ਵੀ 100 ਰੁਪਇਆ ਲਈ ਜਾਣਾ, ਦੱਸਣਾ ਤੈਨੂੰ ਮੈਂ ਵੀ ਹੈ ਨਹੀਂ। ਅਤੇ ਉਹ ਜਿਹੜੇ ਬਾਬੇ ਨਿਹੰਗ ਸਿੰਘ ਸੀ, ਇਹ ਹੁਣ ਜਪੀ ਤਪੀ ਸੀ, ਬੰਦਗੀ ਵਾਲੇ ਸੀ, ਇਹਨਾਂ ਨੂੰ ਕਹਿੰਦੇ ਮਹਾਰਾਜ ਤੁਹਾਨੂੰ ਮੈਂ ਐਵੇਂ ਦੱਸ ਦਿੰਦਾ। ਇਹ ਕਹਿੰਦੇ ਵੀ ਅਸੀਂ ਤਾਂ ਨਹੀਂ ਸਿੱਖਣਾ ਹੈ, ਅਸੀਂ ਪਾਰਾ ਥੋੜ੍ਹਾ ਮਾਰਨਾ, ਅਸੀਂ ਤਾਂ ਆਪਣਾ ਮਨ ਮਾਰਨਾ ਹੈ, ਇਹ ਮਰ ਜੇ ਬਸ ਵਧੀਆ, ਖੱਟੀਏ ਤੋਂ ਕੀ ਕਰਾਉਣਾ ਅਸੀਂ, ਅਸੀਂ ਤਾਂ ਇਸ ਯਤਨ 'ਚ ਹੈ, ਇਹ ਨਹੀਂ ਕਰਨਾ ਹੈ। ਇਹਨਾਂ ਨੂੰ ਹੁਣ ਦੇਖ ਲਓ ਮੁਕਤੀ ਦੱਸਦਾ ਸੀ, ਉਹ ਤੋਂ 6 ਮਹੀਨੇ ਹੋ ਗਏ 100 100 ਰੁਪਇਆ ਲੈਂਦੇ ਨੂੰ, ਉਹਨੂੰ ਦੱਸਿਆ ਕੋਈ ਨਹੀਂ। ਇਸ ਤਰ੍ਹਾਂ ਜਿਹੜੇ ਕੋਈ ਪਾਰੇ ਨੂੰ ਮਾਰ ਲਵੇ ਉਹ ਅਸਲੀ ਰਸੈਣੀ ਅਖਵਾ ਸਕਦਾ, ਉਹੀ ਅਸਲੀ ਵੈਦ ਕਹਾ ਸਕਦਾ ਹੈ। ਬਾਕੀ 7 ਧਾਤੂਆਂ 7 ਉਪ ਧਾਤੂਆਂ ਮਾਰ ਲੈਣੀਆਂ ਸੌਖੀਆਂ। ਜਿੱਥੇ ਕੋਈ ਪਾਰੇ ਦੀ ਗੱਲ ਆ ਜਾਂਦੀ ਹੈ ਉੱਥੇ ਕੋਈ ਪੁੱਛੋ ਵੀ ਕੋਈ ਗ੍ਰਹਿ ਹੈ, ਬਸ ਕੋਈ ਸਿੱਧੀ ਹਾਸਲ ਕੀਤੀ, ਕਾਮਯਾਬੀ ਹੋਈ, ਸਿਰ ਫੇਰੂ ਰੇ, ਕੋਈ ਇਹ ਨਹੀਂ ਮਰਿਆ। ਮਹਾਰਾਜ ਕਹਿੰਦੇ ਵੀ ਨਵਾਬਾ ਜਿਹੜਾ ਮਨ ਹੈ ਵੀ ਪਾਰੇ ਵਰਗਾ ਚੰਚਲ ਹੈ, ਵੀ ਮਾਰਿਆ ਨਹੀਂ ਮਰਦਾ ਹੈ, ਜੇ ਕਦੇ ਰਸੈਣੀ ਮਿਲ ਜਾਵੇ ਜਾਣੀ ਪੂਰਾ ਕੋਈ ਗੁਰੂ ਮਿਲ ਜਾਵੇ ਨਾ, ਤੇ ਫਿਰ ਕਹਿੰਦੇ ਜ਼ਰੂਰ, ਕਹਿੰਦੇ ਪਾਰਾ ਮਨ ਮਰ ਜਾਂਦਾ ਹੈ, ਇਹ ਮਨ ਨੂੰ ਮਾਰ ਕੇ ਕੰਟਰੋਲ ਕਰਕੇ ਇਹਨੂੰ ਇੱਜ਼ਤ ਕਰ ਦਿੰਦਾ ਹੈ। ਹੋ ਤਿਉ ਮਨ ਸਤਿਗੁਰ ਮਿਲੇ ਸਥਿਰਤਾ ਧਰਤ ਹੈ। ਇਸੇ ਤਰ੍ਹਾਂ ਜਿਹੜਾ ਮਨ ਪਾਰੇ ਵਰਗਾ ਇਹਨੂੰ ਪੂਰੇ ਸਤਿਗੁਰੂ ਮਿਲ ਜਾਣ, ਫਿਰ ਜਿਹੜੇ ਸਤਿਗੁਰੂ ਹੈ ਕਹਿੰਦੇ ਉਹ ਜਿਹੜਾ ਸ਼ਬਦ ਹੈ ਨਾਮ ਰੂਪੀ, ਉਹ ਬੂਟੀ ਜੀ ਹੈ ਨਾਮ ਰੂਪ ਦਾ ਧੂੜਾ ਦੇ ਕੇ, ਨਾਮ ਦਾ ਅਭਿਆਸ ਕਰਕੇ ਇਹ ਮਨ ਨੂੰ ਟਿਕਾ ਦਿੰਦੇ, ਸਥਿਤ ਕਰ ਦਿੰਦੇ ਹਨ। ਜੋ ਤੁਰੰਗ ਮੁਖ ਤਾਨ ਅਜਾਨ ਸੂਰ ਕੋ। ਮਹਾਰਾਜ ਕਹਿੰਦੇ ਓਮ ਨਵਾਬਾ, ਜਿਸ ਤਰ੍ਹਾਂ ਜਿਹੜਾ ਮੂੰਹ ਤਾਣਾ ਘੋੜਾ ਹੋਵੇ ਤੇ ਉਹਦੇ ਉੱਤੇ ਜਿਹੜਾ ਕੋਈ ਅਣਜਾਣ ਜਾਂ ਚੜ੍ਹਨ ਦੀ ਕੋਸ਼ਿਸ਼ ਕਰੇ, ਅਣਜਾਣ ਜਿਹੜਾ ਕਦੇ ਨਹੀਂ ਘੋੜੇ ਤੇ ਚੜ੍ਹਿਆ, ਉਹ ਕਿਤੇ ਮੱਲੋ ਮੱਲੀ ਜਾਂ ਚੜ ਜਾਵੇ ਉਸ ਤੇ। ਸਿਰਛਾ ਤਰਲੰਗ ਦੌਰ ਦੇਤ ਦੁਖ ਭੂਰ ਕੋ। ਜਿਹੜਾ ਮੂੰਹ ਤਾਣਾ ਘੋੜਾ ਹੋ, ਕਹਿੰਦੇ ਆਪਣੀ ਇੱਛਾ ਅਨੁਸਾਰ, ਕਹਿੰਦੇ ਉਹ ਦੌੜਦਾ ਚੰਚਲ ਹੋ ਕੇ ਤੇ ਅਣਜਾਣ ਸਵਾਰ ਨੂੰ ਬੜਾ ਬਹੁਤਾ ਦੁੱਖ ਦਿੰਦਾ। ਉਹ ਕਈ ਵਾਰੀ ਉੱਥੇ ਛੜੱਪੇ ਜੇ ਮਾਰ ਮਾਰ ਕੇ ਘੁੰਮੀ ਜਾਂਦਾ ਹੈ ਤੇ ਉਹ ਵਿਚਾਰੇ ਨੂੰ ਜਦੋਂ ਘੁੰਮੀ ਜਾਂਦਾ ਉਹਨਾਂ ਰੀਜੀ ਆ ਜਾਂਦੀ, ਹੇਠਾਂ ਡਿੱਗ ਪੈਂਦਾ ਹੈ, ਉਹ ਛੜੱਪੇ ਜੇ ਮਾਰ ਕੇ ਫਿਰ ਭੱਜ ਜਾਂਦਾ ਘੋੜਾ। ਇਸ ਤਰ੍ਹਾਂ ਕਹਿੰਦੇ ਜਿਹੜਾ ਅਣਜਾਣ ਸਵਾਰ ਹੈ ਉਹਨੂੰ ਮੂੰਹ ਤਾਣਾ ਜਿਹੜਾ ਘੋੜਾ ਹੈ ਉਹ ਬੜਾ ਤੰਗ ਕਰਦਾ, ਸਿੱਟ ਦਿੰਦਾ ਹੁੰਦਾ ਹੈ। ਚੜ੍ਹੈ ਸੁਜਾਨ ਸੂਰ ਕਸਾ ਕਰ ਲਈ ਕੈ। ਜਿਹੜਾ ਸਿਆਣਾ ਹੈ ਜਿਹੜਾ ਘੋੜੇ ਤੇ ਚੜ੍ਹਦਾ ਰਿਹਾ ਉਹ ਚੜ੍ਹ ਜੇ ਤੇ ਉਹ ਹੱਥ ਵਿੱਚ ਇੱਕ ਤਾਂ ਸਾਫ ਚਾਬਕ ਜੀ ਲੈ ਲੈਂਦਾ ਹੈ। ਇਸ ਤਰ੍ਹਾਂ ਕਹਿੰਦੇ ਹੱਥ ਵਿੱਚ ਉਹ ਚਾਬਕ ਜੀ ਲੈ ਕੇ ਹੋ ਕਰ ਹੈ ਸੋ ਬਸ ਮੁਖ ਮਾਹੇ ਕੰਟਕਾ ਦੇ ਕੈ। ਦੂਜਾ ਘੋੜੇ ਦੇ ਮੂੰਹ ਦੇ ਵਿੱਚ ਕੰਡਿਆਲਾ ਦੇ ਦਿੰਦਾ, ਹੱਥ ਵਿੱਚ ਚਾਬਕ ਫੜ ਲੈਂਦਾ ਹੈ ਤੇ ਜਦੋਂ ਚੜ੍ਹਦਾ ਪਲਾਕੀ ਮਾਰ ਕੇ ਝੱਟ ਉਹ ਮੂੰਹ ਤਾਣੇ ਘੋੜੇ ਨੂੰ ਬਸ ਕਰ ਲੈਂਦਾ ਹੈ। ਸਤਿਗੁਰ ਸ਼ਬਦ ਸੂਰ ਤਰੈ ਤਿਹ ਦੀਜੀਏ। ਇਸੇ ਤਰ੍ਹਾਂ ਕਹਿੰਦੇ ਜਿਹੜਾ ਸਤਿਗੁਰੂ ਦਾ ਸ਼ਬਦ ਹੈ, ਨਾਮ ਹੈ, ਇਹ ਕਹਿੰਦੇ ਅਸਵਾਰੀ ਕਰਨ ਵਾਲਾ ਸਿਆਣਾ ਸੂਰ ਸਿਆਣਾ, ਇਹਦੇ ਹੇਠਾਂ ਕਹਿੰਦੇ ਆਪਣੇ ਮਨ ਨੂੰ ਦੇ ਦਈਏ। ਮਨ ਜਿਹੜਾ ਚੰਚਲ ਘੋੜਾ ਹੈ, ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ। ਜਿਹੜਾ ਮੂੰਹ ਤਾਣਾ ਘੋੜਾ ਮਨ ਹੈ, ਇਹਨੂੰ ਕਹਿੰਦੇ ਜਿਹੜਾ ਨਰਕਾਂ ਦਾ ਦੁੱਖ ਦਿਖਾਉਣਾ ਹੈ, ਇਹ ਕਹਿੰਦੇ ਇਹੀ ਇਹਨੂੰ ਚਾਬਕ ਜੀ ਦਿਖਾਉਣਾ ਕਰੀਏ। ਜੇ ਮਨਾ ਤੂੰ ਇਹ ਨਾ ਮੂੰਹ ਤਾਣਾ ਰਿਹਾ ਨਾ ਇਸ ਤਰ੍ਹਾਂ ਦਾ ਰਿਹਾ, ਤੂੰ ਨਰਕਾਂ ਵਿੱਚ ਦੁੱਖ ਭੋਗੇਗਾ। ਕਹਿੰਦੇ ਨਰਕਾਂ ਦਾ ਦੁੱਖ ਦਿਖਾਉਣ ਰੂਪ ਇਹਨੂੰ ਚਾਬਕ ਜੀ ਦਿਖਾਉਣਾ ਕਰੀਏ, ਚੰਚਲ ਮਨ ਰੂਪੀ ਘੋੜੇ ਨੂੰ। ਵਿਸ਼ੇ ਨਿਰਵਿਰਤੀ ਕਰਨ ਸੁਕਾਵਕਾ ਜਾਣੀ ਹੈ। ਜਿਹੜੇ ਵਿਸ਼ਿਆਂ ਦੀ ਨਿਵਿਰਤੀ ਕਰਨੀ ਹੈ, ਇਹੀ ਕਹਿੰਦੇ ਮਨ ਰੂਪੀ ਘੋੜੇ ਦੇ ਮੂੰਹ ਦੇ ਵਿੱਚ ਕੰਡਿਆਲਾ ਕਹਿੰਦੇ ਦੇਣਾ ਹੈ ਜਾਣ ਲਈਏ। ਉਹ ਮਨ ਤੁਰੰਗ ਇਉਂ ਲਖ ਹੋ ਕਰਨ ਵਸ ਠਾਨੀ ਹੈ। ਵੇ ਨਵਾਬ, ਇਸ ਤਰ੍ਹਾਂ ਜਿਹੜਾ ਮਨ ਰੂਪੀ ਘੋੜਾ ਚੰਚਲ ਹੈ ਉਹਨੂੰ ਕਹਿੰਦੇ ਬਸ ਕਰਨਾ ਜਾਣ ਲੈ, ਇਸ ਤਰ੍ਹਾਂ ਬਸ ਕਰ ਲਈਏ ਮਨ ਰੂਪੀ ਘੋੜੇ ਨੂੰ। ਦੋਹਰਾ ਰਾਗ ਦੁਐਖ ਮਲ ਪਰ ਹਰ ਹੋ। ਜਿਹੜੇ ਮਨ ਦੇ ਅੰਦਰ ਰਾਗ, ਕਿਸੇ ਨਾਲ ਮੋਹ ਪਿਆਰ, ਕਿਸੇ ਨਾਲ ਦੁਐਸ਼ ਈਰਖਾ, ਇਹ ਬਹੁਤ ਕੀ ਮੈਲ ਹੈ, ਇਹ ਵੀ ਦੂਰ ਕਰੋ। ਭਾਣਾ ਪ੍ਰਭ ਕੋ ਮਨ, ਦੂਜਾ ਪਰਮੇਸ਼ਰ ਦਾ ਜਿਹੜਾ ਭਾਣਾ ਉਹਨੂੰ ਮਿੱਠਾ ਕਰਕੇ ਮੰਨੋ। ਸਿਮਰ ਨਾਮ ਕਰਤਾਰ ਕੋ, ਕਰਤਾਰ ਵਾਹਿਗੁਰੂ ਦਾ ਨਾਮ ਸਿਮਰ। ਕਰ ਹੋ ਜਨਮ ਨਿਜ ਧਨ, ਨਵਾਬ ਤੂੰ ਆਪਣੇ ਮਨੁੱਖਾ ਜਨੂ ਧੰਤਾ ਜੋ ਕਰ ਲੈ ਬਣਾ ਲੈ। ਸੁਣ ਸਤਿਗੁਰ ਉਪਦੇਸ਼ ਕੋ, ਸਤਿਗੁਰੂ ਦਾ ਉਪਦੇਸ਼ ਸੁਣ ਕੇ ਨਵਾਬ ਧਾਰ ਹਿਰਦੈ ਮਹਿਲੀਨ, ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਧਾਰ ਲਿਆ, ਬਸਾ ਲਿਆ। ਕਰ ਬੰਧਨ ਕਰੀ, ਨਵਾਬ ਨੇ ਹੱਥ ਜੋੜੇ, ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ। ਬੋਲਿਓ ਬਚਨ ਪ੍ਰਵੀਨ, ਜਿਹੜਾ ਸਿਆਣਾ ਨਵਾਬ ਉਹ ਬਚਨ ਬੋਲਿਆ ਹੈ। ਅੜਿਲ ਦਾਮ ਸਤ ਸਹਿ ਸਾਠ ਕਹੋ ਕਿਆ ਕੀਜੀਏ। ਗੁਰੂ ਨਾਨਕ ਸਾਹਿਬ ਜੀ 760 ਰੁਪਏ ਆਪ ਜੀ ਦੇ ਵਾਧੇ ਦੇ ਮੇਰੇ ਕੋਲ ਪਏ ਹੈ, ਦੱਸੋ ਉਹਨਾਂ ਦਾ ਕੀ ਕਰੀਏ। ਕੁਝ ਮੂਲੇ ਕਰੀ ਪੁਕਾਰ ਕਹਿ ਮੁਝ ਦੀਜੀਏ। ਤੁਹਾਡਾ ਜਿਹੜਾ ਸਹੁਰਾ ਮੂਲ ਚੰਦ ਉਹਨੇ ਮੇਰੇ ਕੋਲ ਆ ਕੇ ਪੁਕਾਰ ਕੀਤੀ, ਸ਼ਿਕਾਇਤ ਕੀਤੀ ਹੈ। ਉਹ ਕਹਿੰਦਾ 760 ਰੁਪਈਏ ਮੈਨੂੰ ਦਈਏ। ਅਬ ਜਿਹੇ ਬਿਦ ਨਿਜ ਬਦਨ ਬਦਹੋ ਤਸ ਬਿਦ ਕਰੈ। ਇਹ ਗੁਰੂ ਮਹਾਰਾਜ ਹੁਣ ਜਿਸ ਤਰ੍ਹਾਂ ਦਾ ਮੁੱਖੋਂ ਬਚਨ ਆਪ ਕਹੋਗੇ ਉਸ ਤਰ੍ਹਾਂ ਦੀ ਵਿਧੀ ਕਰ ਲਾਂਗੇ, ਉਸ ਤਰ੍ਹਾਂ ਦਾ ਢੰਗ ਤਰੀਕਾ ਮੈਂ ਕਰਾ ਲਵਾਂਗਾ। ਹੋ ਮੈਂ ਮੁਰੀਦ ਤਬ ਭਇਓ ਮਿਹਰ ਮੁਰ ਪਰ ਧਰੈ। ਮੈਂ ਤਾਂ ਤੁਹਾਡਾ ਮਹਾਰਾਜ ਨੇ ਸੇਵਕ ਹੋ ਗਿਆ, ਮੇਰੇ ਉੱਪਰ ਤਾਂ ਮੇਰੀ ਮਾਰਾ ਰੱਖੋ ਜੀ। ਸੁਨੇ ਬੈਨ ਕੇ ਬਿਨਾ ਕੇ ਬੈਨ ਨੈਨ ਕਰਨਾ ਭਰੇ। ਗੁਰੂ ਮਹਾਰਾਜ ਨੇ ਨਵਾਬ ਦੇ ਬੇਨਤੀ ਦੇ ਬਚਨ ਸੁਣੇ, ਆਪਦੇ ਨੇਤਰਾਂ ਵਿੱਚ ਕਹਿੰਦੇ ਕਰਨਾ ਆ ਗਈ ਹੈ, ਮਿਹਰ ਆ ਗਈ ਹੈ, ਭਾਵ ਸੰਭਵ ਦੁੱਖ ਗ੍ਰਸਤ ਬੰਦ ਤੇਹ ਕੇ ਹਰੇ। ਸੰਸਾਰ ਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਪੈਦਾ ਹੋ ਰਹੇ ਦੁੱਖ, ਜਿਨ੍ਹਾਂ ਵਿੱਚ ਪਕੜਿਆ ਪਿਆ ਸੀ, ਬੰਨਿਆ ਪਿਆ ਸੀ, ਉਹ ਸਾਰੇ ਮਾਰਨ ਦੂਰ ਕਰਦੇ ਕਿਰਪਾ ਨਾਲ। ਕਹੇ ਕਹਿਓ ਇੱਕ ਬਾਰ ਦੇਨ ਧਨ ਤੋਹੇ ਤਬ। ਕਹਿਣ ਲੱਗੇ ਇੱਕ ਵਾਰੀ ਤੈਨੂੰ ਨਵਾਬਾ ਕਹਿ ਰਿਹਾ ਧਨ ਦੇਣ ਵਾਸਤੇ, ਹੋ ਅਗਰਜ ਜਾਂ ਔਰ ਆਏ ਕਰੋ ਤਿਉਂ ਕਾਜ। ਤੈਨੂੰ ਕਹਿ ਦਿੱਤਾ ਸੀ ਵੀ ਫਕੀਰਾਂ ਨੂੰ ਇਹ ਦੇ ਦੇਣੇ ਹੈ, ਬਾਕੀ ਅੱਗੇ ਵੀ ਜਿਵੇਂ ਤੇਰੇ ਹਿਰਦੇ ਵਿੱਚ ਮਨ ਵਿੱਚ ਆਉਂਦਾ ਉਵੇਂ ਕਰ ਲਾ ਕੰਮ। ਅਸੀਂ ਤੈਨੂੰ ਇੱਕ ਵਾਰੀ ਪਹਿਲਾਂ ਕਹਿ ਚੁੱਕੇ ਹਾਂ ਵੀ ਇਹ ਫਕੀਰਾਂ ਨੂੰ ਦੇਣੇ ਹੈ, ਅੱਗੇ ਜਿਵੇਂ ਤੇਰੇ ਹਿਰਦੇ ਵਿੱਚ ਆਉਂਦਾ ਉਵੇਂ ਕਰ ਲਾ। ਆਨਨ ਖਾਨ ਬਖਾਨ ਕਾਨ ਸੁਨ ਨਿਧ ਮਾਇਆ। ਗੁਰੂ ਮਹਾਰਾਜ ਤਾਂ ਸੁਣ ਕੇ ਜਿਹੜਾ ਕਾਏ ਪਠਾਨ ਨਵਾਬ ਹੈ ਕਹਿਣ ਲੱਗਿਆ ਮੁੱਖ ਤੋਂ ਇਹ ਮਿਹਰ ਦੇ ਘਰ ਮਿਆਰ ਮਾਇਆ ਮਿਹਰ ਦੇ ਖਜ਼ਾਨੇ ਗੁਰੂ ਮੇਰੇ ਬਚਨ ਧਿਆਨ ਦੇ ਕੇ ਕੰਨ ਦੇ ਕੇ ਸੁਣ ਲਈਏ। ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਾਇਆ। ਮੈਂ ਤਾਂ ਮਨ ਵਿੱਚ ਇਸ ਤਰ੍ਹਾਂ ਮਾਰਾ ਠਾਣਿਆ ਧਾਰਿਆ ਵੀ ਅੱਧੇ ਰੁਪਈਏ ਸ੍ਰੀ ਚੰਦ ਲਕਸ਼ਮੀ ਚੰਦ ਉਹਨਾਂ ਦੀ ਮਾਤਾ ਨੂੰ ਦੇ ਦਈਏ ਤੇ ਅੱਧੇ ਕੁ ਉਹਨਾਂ ਨੂੰ ਭਾਵ ਜਿਹੜੇ ਕੋਈ ਫਕੀਰ ਹੈ ਉਹਨਾਂ ਨੂੰ ਦੇ ਦਈਏ। ਉਹਨ ਤੁਮ ਜਿਉ ਮਨ ਹੋਏ ਰਜਾਏ ਭਨੀਜੀਏ। ਫੇਰ ਮਹਾਰਾਜ ਜਿਵੇਂ ਤੁਹਾਡੇ ਮਨ ਵਿੱਚ ਖਿਆਲ ਹੋਵੇ ਉਸ ਤਰ੍ਹਾਂ ਮੈਨੂੰ ਆਗਿਆ ਕਰ ਦਈਏ ਕਹਿ ਦਈਏ। ਹੋ ਕਰੋ ਕਾਜ ਮੈਂ ਸੋਏ ਦਸ ਲੱਖ ਲੀਜੀਏ। ਮੈਨੂੰ ਆਪਣਾ ਦਾ ਜਾਣ ਲਈਏ ਮੈਂ ਉਹੀ ਕੰਮ ਮਾਰਾ ਕਰਾਂਗਾ ਤੁਹਾਡੇ ਕਹਿਣੇ ਅਨੁਸਾਰ। ਸ੍ਰੀ ਮੁਖ ਕਹੈ ਤੁਮਾਰ ਜੋ ਮਨ ਮਹਿ ਆਵਈ। ਗੁਰੂ ਮਹਾਰਾਜ ਕਹਿੰਦੇ ਵੀ ਨਵਾਬਾ ਜਿਵੇਂ ਤੇਰੇ ਮਨ ਵਿੱਚ ਹੁਣ ਆਉਂਦਾ ਤੇਹ ਬਿਦ ਕਰੀਏ ਆਪ ਨਾ ਕੋਏ ਹਟਾਵ। ਮੈਨੂੰ ਕੋਈ ਨਹੀਂ ਰੋਕੇਗਾ ਹਟਾਏਗਾ, ਉਸ ਤਰ੍ਹਾਂ ਦਾ ਤੂੰ ਵੀ ਘਰ ਕਰਾ ਲਾ। ਜੇ ਸਾਡੇ ਪਰਿਵਾਰ ਨੂੰ ਅੱਧੇ ਦੇਣੇ ਉੱਧਰ ਦੇ ਲੈ, ਜੇ ਸਾਰੇ ਦੇਣੇ ਤਾਂ ਸਾਰੇ ਦੇ ਲਾ, ਤੈਨੂੰ ਨੀ ਕੋਈ ਰੋਕਦਾ ਹੈ। ਕਹਿ ਕਰ ਮਾਇਆ ਨਿਕੇਤ ਮਸੀਤਹਿ ਤੇ ਚੱਲੇ। ਇਸ ਤਰ੍ਹਾਂ ਨਵਾਬ ਨੂੰ ਕਹਿ ਕੇ ਮਿਹਰ ਦੇ ਘਰ ਮਾਰਾ ਮਸੀਤੋਂ ਚੱਲ ਪਏ ਹਨ। ਉਹ ਜਗ ਜਿਨ ਭਗਤ ਦ੍ਰਿੜਾਏ ਚੱਲਿਓ ਮਗ ਭਲੇ। ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਭਗਤੀ ਨੂੰ ਪੱਕਿਆ ਕੀਤਾ ਹੈ ਉਹ ਚੰਗੇ ਰਸਤੇ ਚੱਲ ਪਏ ਆਪ ਜੀ। ਨਿਸਚਾ ਭਇਓ ਨਿਬਾਬ ਨਪੁੰਨ ਮਨ ਡੋਲਿਆ। ਨਵਾਬ ਦਾ ਜਿਹੜਾ ਮਨ ਹੈ ਕਹਿੰਦੇ ਭਰੋਸਾ ਵਾਲਾ ਹੋ ਗਿਆ, ਫੇਰ ਹੀ ਮਨ ਡਾਵਾਂ ਡੋਲ ਕਿਤੇ ਹੋਇਆ ਹੈ। ਔਰ ਸੁਖ ਪਾਏ ਅਮੋਲ ਵਿਸਾਲ ਨ ਬੋਲਿਆ। ਦੇ ਵਿੱਚ ਅਮੋਲਕ ਸੁਖ ਪਾਇਆ ਹੈ ਫਿਰ ਕਹਿੰਦੇ ਬਹੁਤਾ ਫਿਰ ਬਚਨ ਬੋਲਿਆ ਚੁੱਪ ਹੀ ਹੋ ਗਿਆ ਹੈ। ਮਨ ਜੋ ਪਰਸ ਪਾਰ ਭਨਤ ਭਇਓ ਬਿਰਤਾਂਤ ਜੋ। ਜਿਹੜਾ ਪ੍ਰਸੰਗ ਹੋਇਆ ਸੀ ਨਾ ਆਪੋ ਵਿੱਚ ਹੀ ਬਾਕੀ ਲੋਕ ਇੱਕ ਦੂਸਰੇ ਨੂੰ ਕਹਿ ਸੁਣ ਰਹੇ ਹਨ। ਉਹ ਅੰਤਰ ਜਾਮੀ ਆਹ ਬਤਾਈ ਬਾਤ ਜੋ। ਗੁਰੂ ਨਾਨਕ ਸਾਹਿਬ ਤਾਂ ਅੰਤਰ ਜਾਮੀ ਹੈ, ਨਵਾਬ ਤੇ ਕਾਜੀ ਦੇ ਦਿਲ ਦੀ ਗੱਲ ਦੱਸ ਦਿੱਤੀ ਇਹਨਾਂ ਨੇ। ਦੋਹਰਾ ਸੁਣ ਨਿਧਾ ਦਿਜਬਰ ਸਕਲ। ਜਿਹੜਾ ਨਿਧਾ ਬ੍ਰਹਮਣ ਹੈ ਦੂਰ ਖੜੋਤਾ ਹੋਇਆ ਸੀ ਉਹ ਸਾਰੀ ਗੱਲ ਸੁਣ ਕੇ ਧਾਵਾ ਸੁਧ ਕੈ ਹੇਤ। ਜੈ ਰਾਮ ਨੂੰ ਖਬਰਸਾਰ ਦੇਣ ਵਾਸਤੇ ਫਿਰ ਇਹ ਦੌੜਿਆ ਘਰ ਵੱਲ ਨੂੰ। ਦੁੱਖ ਤੋਂ ਸਰਬ ਪਰਿਵਾਰ ਜੋ। ਜਿੱਥੇ ਸਾਰਾ ਪਰਿਵਾਰ ਦੁਖੀ ਹੋਇਆ ਬੈਠਾ ਹੈ। ਦਸੇ ਹੁਤੇ ਨਿਕੇਤ। ਘਰੇ ਚ ਦੁਖੀ ਹੋਏ ਬੈਠੇ ਸੀ ਦਾਸ ਦਾਸੀਆਂ ਤੇ ਜੈ ਰਾਮ ਤੇ ਪਰਮਾਨੰਦ ਹੋਣੀ। ਅੜਲ ਕਹਿਓ ਆਨ ਜਜਮਾਨ ਵਧਾਇਓ ਸੁਖ ਦਇਓ। ਸਵੇਰੇ ਆ ਕੇ ਕਿਹਾ ਇਹ ਜਜਮਾਨਾ ਤੈਨੂੰ ਕਹਿੰਦੇ ਵਧਾਈਆਂ ਤੈਨੂੰ ਸੁਖ ਹੋਵੇ। ਔਰ ਹਰ ਖਹ ਹਰ ਭਰਮ ਸੁਜਸ ਜਗ ਮਹਿ ਛਯੋ। ਵੇ ਜੈ ਰਾਮਾ ਹਿਰਦੇ ਵਿੱਚ ਖੁਸ਼ ਹੋ ਭਰਮ ਨੂੰ ਨਾਸ ਕਰ, ਇਹ ਤੇਰਾ ਤਾਂ ਸੰਸਾਰ ਦੇ ਵਿੱਚ ਬੜਾ ਭਾਰੀ ਜਸ਼ ਆ ਗਿਆ ਹੈ। ਸੁਣ ਤੋ ਸਰੋਨ ਪੁੱਟ ਸੰਗ ਸੋਮ ਪੀ ਕਰ ਜਬੈ। ਹਨ ਦੇ ਬ੍ਰਹਮਣ ਦੀ ਗੱਲ ਕੰਨਾਂ ਵਿੱਚ ਸੁਣ ਕੇ ਕੰਨਾਂ ਰੂਪੀ ਦੁਨੀਆਂ ਰਾਹੀਂ ਮਾਨੋ ਕਹਿੰਦੇ ਅੰਮ੍ਰਿਤ ਪੀ ਕੇ ਵੀ। ਉਹ ਪਿਆਸ ਨ ਬੁਝੀ ਜਰਾਮ ਬਹੁਰ ਬੁਝਿਓ ਤਬੈ। ਵੀ ਇਹਦੇ ਕਹਿੰਦੇ ਪਿਆਸ ਨੀ ਬੁਝੀ ਹੈ, ਜੈ ਰਾਮ ਨੇ ਫੇਰ ਨੂੰ ਪੁੱਛਿਆ ਹੈ। ਭਨ ਹੋ ਬਿਪਰ ਬਾਰ ਸਕਲ ਭਇਓ ਬਿਰਤਾ ਤਾਂਤ ਜਿਉ। ਵੀ ਸ੍ਰੇਸ਼ਟ ਚੰਗੇ ਬ੍ਰਹਮਣੋ, ਜਿਵੇਂ ਉੱਥੇ ਮਸੀਤ ਵਿੱਚ ਪ੍ਰਸੰਗ ਹੋਇਆ ਸਾਰਾ ਮੈਨੂੰ ਕਹਿ। ਨਾਨਕ ਬਹੁਰ ਨਿਬਾਬ ਨਿਬੇਰ ਸੁਣਾਓ ਤਿਉ। ਜਿਵੇਂ ਗੁਰੂ ਨਾਨਕ ਸਾਹਿਬ ਅਤੇ ਨਵਾਬ ਦਾ ਆਪੋ ਵਿੱਚ ਨਿਬੇੜਾ ਹੋਇਆ, ਫੈਸਲਾ ਹੋਇਆ, ਉਹ ਵੀ ਸਾਰੀ ਗੱਲ ਮੈਨੂੰ ਤੂੰ ਖੋਲ ਕੇ ਸੁਣਾ। ਕਹਿ ਨਿਦਾ ਮੈਂ ਸੁਣੀ ਠਾਂਡ ਨਾਨਕ ਰਹੇ। ਇਹ ਨਿਦਾ ਬ੍ਰਹਮਣ ਕਹਿਣ ਲੱਗਿਆ, ਮੈਂ ਇਹ ਗੱਲ ਸੁਣੀ ਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਨਵਾਜ਼ ਨੂੰ ਕੁਝ ਕੋਈ ਨਹੀਂ ਪੜ੍ਹੀ, ਮਸੀਤ ਵਿੱਚ ਹੀ ਖੜੋਤੇ ਰਹੇ। ਹੋ ਕਰ ਨਿਬਾਬ ਨਿਵਾਜ ਬਹੁਰ ਨੁਤ ਪੁਨ ਕਹੇ। ਨਵਾਬ ਨੇ ਨਵਾਜ਼ ਗੁਜ਼ਾਰਨਾ ਕੀਤੀ ਸੀ ਅਤੇ ਮਹਾਰਾ ਨੇ ਕੋਈ ਉਹਨੂੰ ਗੱਲ ਆਖੀ ਅਤੇ ਫਿਰ ਨਵਾਬ ਨੇ ਬੜੀ ਉਸਤੀ ਸਤਿਗੁਰੂ ਦੀ ਕੀਤੀ। ਅੰਤਰ ਨਹੀਂ ਮਸੀਤ ਸੁਬਾਹਰ ਮੈਂ ਸੁਣੀ। ਕਿਉਂਕਿ ਮੈਂ ਮਸੀਤ ਦੇ ਅੰਦਰ ਨਹੀਂ ਸੀ, ਮੈਂ ਤਾਂ ਬਾਹਰ ਹੀ ਖੜੋਤਾ ਸੀ ਅਤੇ ਬਾਹਰ ਹੀ ਗੱਲ ਸੁਣੀ ਹੈ। ਹਰਖ ਬ੍ਰਿਖ ਔਰ ਬਦਤ ਨਾਨਕੀ ਪੁਨ ਭਨੀ। ਉਸ ਵੇਲੇ ਖੁਸ਼ੀ ਦਾ ਜਿਹੜਾ ਬਰਸ਼ ਹਿਰਦੇ ਵਿੱਚ ਵੱਧ ਗਿਆ ਹੈ ਤੇ ਨਾਨਕੀ ਨੇ ਪੁਨਾ ਬਚਨ ਕਿਹਾ ਹੈ। ਤਿਜਬਰ ਭਰਾਤਾ ਕਹਾ ਆਪ ਤਜ ਕਰ ਆਏ। ਹੇ ਵੇ ਬ੍ਰਹਮਣ, ਮੇਰੇ ਜਿਹੜੇ ਭਰਾ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਕਿੱਥੇ ਭਲਾ ਛੱਡ ਕੇ ਆਇਆ ਹੈ। ਹੋ ਹੇਰਿਓ ਕੈਦੋ ਨਾਹੇ ਬਹੁਰ ਕਿਹ ਦਿਸ਼ ਗਏ। ਉਹ ਵੀ ਬ੍ਰਾਹਮਣਾ ਦੇਖਿਆ ਸਵਾ ਨਹੀਂ ਵੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਕਿਸ ਤਰਫ ਨੂੰ ਚਲੇ ਗਏ। ਹੁਣ ਹੇਰੇ ਤਹਾ ਦੇਨ ਦਰੁਤ ਸੁਧ ਆਇਓ। ਨਿਦਾ ਬ੍ਰਾਹਮਣ ਕਹਿਣ ਲੱਗਿਆ, ਹੇ ਨਾਨਕੀ ਮੈਂ ਨਹੀਂ ਦੇਖਿਆ ਹੈ, ਬਸ ਮੈਂ ਤਾਂ ਬਰਸ਼ੇਤੀ ਦੇਖ ਕੇ ਤੁਹਾਨੂੰ ਖਬਰ ਦੇਣ ਵਾਸਤੇ ਚਲੇ ਆਇਆ। ਸੁਣ ਤੋ ਸਰਵਨ ਜੈ ਰਾਮ ਰੋਸ ਤੇ ਭਾਰ ਕਹਿਓ। ਸੁਣ ਕੇ ਸਰਕੰਨਾ ਵਿੱਚ ਜਿਹੜਾ ਜੈ ਰਾਮ ਹੈ ਉਸਨੇ ਉਹ ਬ੍ਰਹਮਣ ਉੱਪਰ ਗੁੱਸਾ ਜਾ ਕੀਤਾ ਹੈ। ਮਿਲਿਓ ਖੋਜ ਕਰ ਇਉਂ ਕਿਉਂ ਨਾ ਕੁਸ਼ਲ ਤਿੰਨ ਤੇ ਲਈ। ਉਹ ਬ੍ਰਾਹਮਣਾ ਤੂੰ ਢੂੰਡ ਕੇ ਉਹਨਾਂ ਨੂੰ ਕਿਉਂ ਨਹੀਂ ਮਿਲਿਆ, ਉਹਨਾਂ ਤੋਂ ਕਿਉਂ ਨਹੀਂ ਤੂੰ ਰਾਜੀ ਖੁਸ਼ੀ ਪੁੱਛ ਲਈ। ਹੋ ਆਇਓ ਸੁਧ ਬਿਨ ਲਏ ਬਾਤ ਭਲ ਨਹਿ ਕਹੀ। ਉਹ ਬ੍ਰਾਹਮਣ ਦੇ ਤੂੰ ਚੰਗੀ ਗੱਲ ਨਹੀਂ ਕੀਤੀ ਹੈ, ਪੂਰੀ ਖਬਰ ਸਾਰ ਲਏ ਤੋਂ ਬਗੈਰ ਜਿਹੜਾ ਤੂੰ ਆ ਗਿਆ ਹੈ। ਭਨਤ ਨਾਨਕੀ ਬਚਨ ਚਿੰਤ ਚਿਤ ਤੇ ਤਜੋ। ਉਸ ਵੇਲੇ ਬ੍ਰਾਹਮਣ ਤਾਂ ਕੁਝ ਬੋਲਿਆ ਨਹੀਂ, ਨਾਨਕੀ ਜੀ ਜੈ ਰਾਮ ਨੂੰ ਬਚਨ ਬੋਲੇ, ਕਹਿੰਦੇ ਪਤੀ ਜੀ ਚਿਤ ਵਿੱਚ ਚਿੰਤਾ ਤੁਸੀਂ ਛੱਡ ਦੇਵੋ। ਧਰੋ ਪ੍ਰੀਤ ਪਰ ਤੀਤ ਨ ਸੰਸੈ ਹੱਥ ਅਜੋ। ਤੁਸੀਂ ਪ੍ਰੀਤੀ ਧਾਰੋ, ਯਕੀਨ ਧਾਰੋ, ਸੰਸਿਆ ਨੂੰ ਅਜੇ ਨਾਸ ਕਿਉਂ ਨਹੀਂ ਕਰਦੇ, ਸੰਸੇ ਵੀ ਅੱਜ ਖਤਮ ਕਰ ਦੇਵੋ। ਉਠੋ ਅਸਨ ਮੁਖ ਅਜੋ ਬਹੁਤ ਚਿਰ ਕੋ ਧਰਿਓ। ਬਹੁਤ ਸਮੇਂ ਦਾ ਭੋਜਨ ਰੱਖਿਆ ਪਿਆ, ਤਿਆਰ ਕਰਕੇ ਉਠੋ ਤੁਸੀਂ ਭੋਜਨ ਛਕੋ। ਆਵਹਿ ਗੋ ਸੁਖ ਸੰਗ ਭਰਾਤ ਹਰ ਅਵਤਰਿਓ। ਕਿਉਂਕਿ ਜਿਹੜੇ ਭਰਾ ਹੈ ਤਾਂ ਵਾਹਿਗੁਰੂ ਨੇ ਅਵਤਾਰ ਧਾਰਿਆ, ਉਹ ਸੁਖ ਨਾਲ ਆਪੇ ਆ ਜਾਣਗੇ ਸਾਡੇ ਘਰ ਵਿੱਚ। ਇਹ ਬਿਦ ਬਦਨ ਹੈ ਬਦਤ ਸਦਨ ਪਰ ਦਪਤੰ। ਇਸ ਤਰ੍ਹਾਂ ਆਪੋ ਜੀ ਦੋਵੇਂ ਜੀ ਇੱਕ ਦੂਸਰੇ ਨੂੰ ਬਚਨ ਕਹਿ ਰਹੇ ਸਨ। ਨੀਚੇ ਤੁਲਸਾ ਹੁਤੀ ਨਿਰਖ ਜਗ ਬੰਦ ਤੰ। ਹਾਂ, ਹੇਠਾਂ ਕਹਿੰਦੇ ਤੁਲਸਾ ਦਾਸੀ ਹੈ ਸੀ ਸੰਸਾਰ ਦੇ ਨਮਸਕਾਰ ਕਰਨ ਯੋਗ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਉਂਦਿਆਂ ਵੇਖ ਕੇ ਤੁਲਸਾਂ ਨੇ। ਬਦੂ ਭਰਾਤ ਜੀ ਆਏ ਬਦਨ ਅਰ ਬਿੰਦਿਆ। ਆਹ ਸਵੇਰੇ ਕਿਹਾ ਹੈ ਨਾਨਕੀ ਬੋ ਜੀ ਭਰਾ ਜੀ ਤੁਹਾਡੇ ਆ ਗਏ, ਜਿਨ੍ਹਾਂ ਦਾ ਕਵਲ ਵਰਗਾ ਮੁੱਖ ਖਿੜਿਆ ਹੋਇਆ ਹੈ। ਹੋ ਆਨੰਦ ਕੰਦ ਮੁਕੰਦ ਕਦਨ ਦੁੱਖ ਦੁੰਦਿਆ। ਜੋ ਆਨੰਦ ਤਾਂ ਬੱਦਲ ਹੈ, ਮੁਕਤੀ ਦਾਤੇ ਹੈ, ਦੁੱਖਾਂ ਨੂੰ ਦੁੰਦਾਂ ਨੂੰ ਪੱਧਰਵਾਂ ਨੂੰ ਕੱਟਣ ਵਾਲੇ ਹੈ, ਸਾਰੇ ਦੁੱਖਾਂ ਦੇ ਕੱਟਣ ਵਾਲੇ ਹਨ। ਸੁਣਤ ਨਾਮ ਜੈ ਰਾਮ ਅਮੀ ਆਮੀ ਪੀਓ। ਗੁਰੂ ਨਾਨਕ ਸਾਹਿਬ ਜੀ ਆ ਰਹੇ ਹੋਂ, ਤੁਲਸਾਂ ਦਾਸੀ ਤੋਂ ਨਾਮ ਸੁਣ ਕੇ ਜੈ ਰਾਮ ਤਾਂ ਮਾਨੋ ਕਹਿੰਦੇ ਬਿਮਾਰ ਹੀ ਪਿਆ ਸੀ, ਰੋਗੀ ਸੀ, ਸੁਣ ਕੇ ਜਾਣੀ ਅੰਮ੍ਰਿਤ ਹੀ ਪੀ ਲਿਆ ਹੈ। ਅੰਗ ਨਮੇ ਵਹਿ ਸ਼ੋਭ ਉੱਠਿਓ ਨਿਰਖਤ ਭਇਓ। ਹਾਂ, ਅੰਗਾਂ ਵਿੱਚ ਨਹੀਂ ਸਮਾਉਂਦਾ ਹੈ, ਹਿਰਦੇ ਵਿੱਚ ਕਹਿੰਦੇ ਐਸਾ ਬਲਬਲਾ ਉੱਠਿਆ ਹੈ ਤੇ ਦੇਖਣ ਲੱਗਿਆ ਵੀ ਆ ਰਹੇ ਹਨ। ਕੁੰਦਰ ਦਨ ਸਿਰ ਸਦਨ ਕਦਨ ਦੁੱਖ ਆਏਗੇ। ਜਿਸ ਗੁਰੂ ਨਾਨਕ ਸਾਹਿਬ ਦੇ ਜਿਹੜੇ ਰਦਨ ਕੀਏ ਦੰਦ ਹੈ ਮਰਤਬਾਨ ਦੇ ਫੁੱਲ ਵਰਗੇ ਹੈ, ਤੇ ਇਸੇ ਤਰ੍ਹਾਂ ਦੁੱਖਾਂ ਨੂੰ ਕੱਟਣ ਵਾਲੇ ਹੈ ਆ ਗਏ ਹਨ। ਉਹ ਨਿਰਖ ਹਰਖ ਔਰ ਸਰਸ ਬਿਸੂਰਨ ਨਸਾਏ ਗਏ। ਮਹਾਰਾ ਨੂੰ ਵੇਖ ਕੇ ਬਹੁਤ ਖੁਸ਼ ਹੋਇਆ, ਹਿਰਦੇ ਵਿੱਚ ਸਾਰੇ ਚੋਰੇ ਜੈ ਰਾਮ ਦੇ ਨਾਸ ਹੋ ਗਏ। ਦੋਹਰਾ ਅਰਬਿੰਦ ਬਦਨ ਬਿਲੋਕ ਕੈ ਕੌਲ ਵਰਗਾ ਖਿੜਿਆ ਚਿਹਰਾ ਗੁਰੂ ਨਾਨਕ ਸਾਹਿਬ ਦਾ ਦੇਖ ਕੇ ਦੰਪਤ ਬੰਧਨ ਕੀਨ ਦੋਵੇਂ ਜੀਆਂ ਨੇ ਉੱਠ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਚਿੰਤਾ ਚਿੱਤ ਤੇ ਖੀਨ ਹੋਇ ਜਿਹੜਾ ਚਿੱਤ ਵਿੱਚ ਚਿੰਤਾ ਸੀ ਉਹ ਚਿੰਤਾ ਚਿੱਤ ਵਿੱਚੋਂ ਨਾਸ ਹੋ ਗਈ ਹੈ। ਆਨੰਦ ਮਹਿ ਭੇ ਪੀਨ ਆਨੰਦ ਦੇ ਵਿੱਚ ਬਹੁਤ ਤਕੜੇ ਰਿਸ਼ਟ ਪੁਸ਼ਟ ਹੋ ਗਏ ਦੋਵੇਂ ਜੀ। ਨਰਾਜ ਛੰਦ ਜਰਾਮ ਔਰ ਨਾਨਕੀ ਵਿਸਾਏ ਭੂਰ ਸਾਦਰ ਜੈ ਰਾਮ ਅਤੇ ਨਾਨਕੀ ਜੀ ਨੇ ਬਹੁਤਾ ਸਤਿਕਾਰ ਕਰਦਿਆਂ ਸਤਿਗੁਰੂ ਜੀ ਨੂੰ ਬਿਠਾਇਆ ਹੈ। ਮਸੀਤ ਆਪ ਜਾਏ ਜੋ ਕਰੀ ਕਹੋ ਮਯਾਕਰ ਹੇ ਮਾਇਆ ਦੇ ਕਰਨ ਮਿਹਰ ਦੇ ਕਰਨ ਵਾਲੇ ਸਤਿਗੁਰੂ ਜਿਵੇਂ ਮੁਸੀਬਤ ਜਾ ਕੇ ਆਪ ਜੀ ਨੇ ਗੱਲਬਾਤ ਕੀਤੀ ਹੈ ਉਹ ਸਾਨੂੰ ਮਾਰਾ ਕਹੋ ਸਾਨੂੰ ਦੋਹਾਂ ਨੂੰ ਦੱਸਣਾ ਕਰੋ। ਸਚਿੰਤ ਚੀਤ ਹੋਇ ਰਹੇ ਨਾ ਭੇਵ ਕੋਏ ਜਾਣਿਆ ਕਿਉਂਕਿ ਤੁਹਾਡਾ ਮਾਰਾ ਕਿਸੇ ਨੇ ਭੇਦ ਨਹੀਂ ਜਾਣਿਆ ਸਾਡੇ ਚਿੰਤਾ ਚਿੰਤਾ ਸਹਿਤ ਹੋ ਰਹੇ ਸੀ। ਪੁਮਾਨ ਨਿੰਦ ਆਨੰ ਭਨੈ ਸੁਨੇ ਭੁਲਾਨਿਆ ਮਾਰਾ ਜਿਹੜੇ ਅਣਜਾਣ ਜੇ ਲੋਕ ਆਪ ਜੀ ਦੀ ਨਿੰਦਿਆ ਮੁੱਖ ਤੋਂ ਕਹਿੰਦੇ ਸੀ ਉਹਨਾਂ ਨੂੰ ਸੁਣ ਕੇ ਮੈਂ ਭੁੱਲ ਗਿਆ ਸੀ। ਗੁਰੂ ਪਨੰਤ ਬੀਤ ਗਈ ਜੋ ਤਾਹ ਕਿਆ ਵਿਚਾਰ ਗੁਰੂ ਮਹਾਰਾਜ ਕਹਿੰਦੇ ਜੈ ਰਾਮਾ ਜਿਹੜੀ ਗੱਲ ਬੀਤ ਗਈ ਹੈ ਉਹਦੀ ਹੁਣ ਕੀ ਵਿਚਾਰ ਵੀ ਕਰਨੀ ਹੈ। ਸਮੀਪ ਜੇ ਪਮਾਨ ਥੇ ਸੁਨੇਹ ਸੋ ਉਚਾਰ ਹੈ ਕਹਿੰਦੇ ਜਿਹੜੇ ਸਾਡੇ ਕੋਲ ਸੀ ਨਵਾਬ ਦੇ ਕੋਲ ਸੀ ਪੁਰਸ਼ ਉਹਨਾਂ ਤੋਂ ਸੁਣ ਲਈ ਉਹ ਤੈਨੂੰ ਉਚਾਰ ਦੇਣਗੇ ਦੱਸ ਦੇਣਗੇ। ਜਰਾਮ ਹੱਥ ਬੰਦ ਦੋ ਬੁਝੰਤ ਬਾਰ ਬਾਰ ਹੀ ਇੱਧਰ ਜਿਹੜਾ ਜੈ ਰਾਮ ਹੱਥ ਜੋੜ ਜੋੜ ਕੇ ਬਾਰ ਬਾਰ ਮਹਾਰਾ ਨੂੰ ਪੁੱਛਦਾ ਹੈ ਮਸੀਤ ਮੈਂ ਬਤੀਤ ਜਿਉਂ ਸੁਣਾਏ ਉਚਾਰ ਹੀ ਹੇ ਗੁਰੂ ਨਾਨਕ ਸਾਹਿਬ ਜਿਵੇਂ ਮਸੀਤ ਵਿੱਚ ਬਤੀਤ ਹੋਈ ਹੈ ਉਹ ਮਹਾਰਾ ਉਚਾਰਨ ਕਰਕੇ ਮੈਨੂੰ ਸੁਣਾਈਏ। ਬੁਝੇ ਆਨ ਕੋ ਹਮੈ ਬਿਨਾਂ ਸੁਨੇ ਕੇ ਭਾਖ ਹੀ ਜੇ ਮਹਾਰਾ ਕਿਸੇ ਹੋਰ ਨੂੰ ਪੁੱਛਾਂ ਗਏ ਅਸੀਂ ਉਹ ਬਿਨਾਂ ਸੁਣੇ ਤੂੰ ਹੀ ਕਹੇਗਾ ਨਾ। ਤੁਮਾਰ ਤੁੰਡ ਕੋ ਜੋ ਸੁਣੈ ਸੁਸਾ ਸਾਚ ਬਛ ਲੱਖ ਹੀ ਜਿਹੜਾ ਤੁਹਾਡਾ ਮੁੱਖੋਂ ਬਚਨ ਸੁਣਾਂਗੇ ਉਹ ਅਸੀਂ ਮਾਰਾ ਸੱਚਾ ਤੇ ਬਚ ਪਿਆਰਾ ਜਾਣਾਂਗੇ ਸੱਚਾ ਤੇ ਪਿਆਰਾ ਬਚਨ ਜਾਣਾਂਗੇ। ਭਈ ਜੋ ਆਦ ਅੰਤ ਲੋ ਬਖਾਨ ਆਪ ਕੀਜੀਏ ਮਾਰਾ ਮੁੱਢ ਤੋਂ ਲੈ ਕੇ ਅਖੀਰ ਤੱਕ ਜਿਹੜੀ ਗੱਲ ਹੋਈ ਹੈ ਨਾ ਉਹ ਆਪ ਮੁੱਖੋਂ ਦੱਸਣਾ ਕਹਿਣਾ ਕਰੀਏ ਜੀ। ਸਭਾ ਸੁਣਾਏ ਬਾਤ ਕੋ ਆਨੰਦ ਮੋਹ ਦੀਜੀਏ ਸਾਰੀ ਗੱਲਬਾਤ ਮਾਰਾ ਸੁਣਾ ਕੇ ਮੈਨੂੰ ਆਨੰਦ ਬਖਸ਼ ਦਈਏ। ਅੜਲ ਦੇਖ ਦੀਨਤਾ ਦਿਆਲ ਬਦਨ ਸਭ ਵਿਦ ਕਹੀ ਉਹ ਦੀਨਤਾ ਹੀ ਦੇਖ ਕੇ ਦਿਆਲੂ ਸਤਿਗੁਰੂ ਜੀ ਨੇ ਸਾਰੀ ਵਿਧੀ ਨਾਲ ਗੱਲ ਆਖੀ ਫਿਰ ਮੁੱਖ ਤੋਂ ਜੋ ਹੋਇਓ ਬਿਰਤਾਂਤ ਖਾਨ ਕਾਜੀ ਸਹੀ ਕਹਿੰਦੇ ਨਵਾਬ ਨਾਲ ਤੇ ਕਾਜੀ ਨਾਲ ਸਹੀ ਕਰਕੇ ਪ੍ਰਸੰਗ ਹੋਇਆ ਹੈ ਸੀ। ਮਨਮੁਖ ਮੂਡ ਅਜਾਨ ਨ ਮਨ ਥਿਰ ਕਰਤ ਹੈ ਮਹਾਰਾਜ ਕਹਿੰਦੇ ਜੈ ਰਾਮਾ ਜਿਹੜੇ ਮਨਮੁਖ ਮੂਰਖ ਅਣਜਾਣ ਲੋਕ ਹੈ ਮਨ ਨੂੰ ਤਾਂ ਕਹਿੰਦੇ ਇੱਜ਼ਤ ਨਹੀਂ ਕਰਦੇ। ਹੋ ਬਾਹਰ ਵੇਖ ਸਰੀਰ ਬੰਦਗੀ ਧਰਤ ਬਾਹਰਲਾ ਜਿਹੜਾ ਭੇਖ ਹੈ ਸਰੀਰ ਤੇ ਬੰਦਗੀ ਵਾਲਾ ਧਰ ਲੈਂਦੇ ਆ ਬੰਦਗੀ ਵਾਲਾ ਸਰੀਰ ਜਾਂ ਭੇਖ ਧਾਰ ਲੈਂਦੇ ਆ ਮਨ ਕਿਤੇ ਹੋਰ ਹੀ ਫਿਰਦਾ ਹੁੰਦਾ ਇਹਨਾਂ ਦਾ। ਗਰਭ ਕਰ ਹੈ ਨਿਜ ਹਿਰਦੇ ਖੁਦਾ ਇੱਕ ਯਾਦ ਹੈ ਇਹਨਾਂ ਲੋਕਾਂ ਦੇ ਹਿਰਦੇ ਵਿੱਚ ਖੁਦਾ ਤਾਂ ਯਾਦ ਨਹੀਂ ਹੁੰਦਾ ਐਵੇਂ ਹੰਕਾਰ ਜਿਹਾ ਕਰਦੇ ਅਸੀਂ ਬੜੀ ਬੰਦਗੀ ਕਰਨ ਵਾਲੇ। ਛੂਛੇ ਪ੍ਰੇਮ ਬਹੀਨ ਬੇਖ ਸਭ ਬਾਦ ਹੈ ਕਿਉਂਕਿ ਪ੍ਰੇਮ ਤੋਂ ਸਾਰੇ ਸੱਖਣੇ ਹੈ ਐਵੇਂ ਜਿਹੜਾ ਭੇਖ ਹੈ ਸਭ ਵਿਅਰਥ ਹੈ ਝਗੜਿਆਂ ਦਾ ਕਾਰਨ ਹੈ। ਵਿਸ਼ਾ ਮੋਹ ਮਹਿ ਫਸੇ ਸਦਾ ਮਨ ਤਹਿ ਬਸੈ ਇਹਨਾਂ ਲੋਕਾਂ ਦੇ ਜਿਹੜੇ ਮਨ ਹੈ ਮੋਹ ਵਿਸ਼ਿਆਂ ਵਿੱਚ ਫਸੇ ਪਏ ਹੈ ਤੇ ਮਨ ਵੀ ਇਹਨਾਂ ਦੇ ਵਿੱਚ ਹੀ ਇਹਨਾਂ ਦਾ ਵਸਦਾ ਹੈ। ਹੋ ਉਰਜੇ ਸਵਾਦਨ ਬਾਦ ਪ੍ਰਭੂ ਰਸ ਕਿਉਂ ਰਸੈ ਹੋਰ ਜਿਹੜੇ ਵਿਅਰਥ ਸਵਾਦ ਉਹਨਾਂ ਵਿੱਚ ਫਸੇ ਪਏ ਹੈ ਪ੍ਰਭੂ ਦਾ ਜਿਹੜਾ ਰਸ ਹੈ ਉਹਦੇ ਵਿੱਚ ਕਹਿੰਦੇ ਕਿਵੇਂ ਲੀਨ ਹੋਣ ਉਹਦੇ ਰਸੀਏ ਕਿਵੇਂ ਹੋਣ। ਚਹ ਤਹ ਮਨ ਤਿੰਨ ਹੋ ਤੋ ਬਤਾਇਓ ਸਭ ਸਹੀ ਇਹ ਜੈ ਰਾਮ ਜਿੱਥੇ ਕਾਜੀ ਦਾ ਮਨ ਫਿਰਦਾ ਸੀ ਜਿੱਥੇ ਨਵਾਬ ਦਾ ਮਨ ਫਿਰਦਾ ਸੀ ਅਸੀਂ ਦੱਸਤਾ ਸਹੀ ਸਹੀ ਉਵੇਂ ਕਰਤ ਜਗਤ ਕੋ ਧੰਦ ਸਥਿਰ ਇੱਕ ਛਿਨ ਨਹੀਂ ਐਵੇਂ ਸੰਸਾਰ ਦੇ ਧੰਦੇ ਕਰੀ ਜਾਂਦੇ ਹੈ ਮਨ ਇੱਕ ਛਿਨ ਵੀ ਟਿਕਿਆ ਨਹੀਂ ਹੋਇਆ ਉਂਝ ਕਹਿੰਦੇ ਅਸੀਂ ਨਵਾਜਾ ਪੜ੍ਹਦੇ ਆ ਪੰਜ ਸਮੇਂ ਸੁਣ ਕਰ ਨਿਮਿਓ ਨਰੇਸ਼ ਸੁਨਿਸਚਾ ਪਾਏ ਕੈ ਹਾਂ ਸੁਣ ਕੇ ਹੇ ਜੈ ਰਾਮਾ ਜਿਹੜਾ ਨਵਾਬ ਯਕੀਨ ਪਾ ਕੇ ਸਾਡੇ ਅੱਗੇ ਝੁਕ ਗਿਆ ਸੀ ਨਿਮ ਗਿਆ ਸੀ ਹੋ ਬਖਸ਼ੋ ਭੂਲ ਜੋ ਭਨਿਓ ਦਇਆ ਮਨ ਲਾਏ ਨਵਾਬ ਨੇ ਮਨ ਵਿੱਚ ਦਇਆ ਲਿਆ ਕੇ ਕਿਹਾ ਸੀ ਮਹਾਰਾਜ ਉਹ ਸਾਥੋਂ ਭੁੱਲ ਹੋ ਗਈ ਤੁਸੀਂ ਮਨ ਵਿੱਚ ਦਇਆ ਲਾ ਕੇ ਬਖਸ਼ ਦੇਵੋ ਜੀ ਬਹੁਰ ਦਰਬ ਕੀ ਪਾ ਬਾਤ ਨਿਬਾਬ ਬਖਾਨੇ ਉਦੋਂ ਬਾਅਦ ਨਵਾਬ ਨੇ ਧਨ ਦੀ ਜਿਹੜੀ ਗੱਲਬਾਤ ਹੈ ਸਾਨੂੰ ਕਹੀ ਸੀ ਵੀ ਕਿਹਨੂੰ ਦਈਏ ਅਰਧ ਦੇਨ ਸ੍ਰੀ ਚੰਦ ਅਰਧ ਹਿਤ ਦਾਨੇ ਅਸੀਂ ਕਿਹਾ ਸੀ ਵੀ ਅਸੀਂ ਜਿਵੇਂ ਕਹਿਤਾ ਉਵੇਂ ਕਰ ਲਾ ਨਹੀਂ ਤਿਵੇਂ ਤੇਰਾ ਜੀ ਕਰਦਾ ਹੈ ਫਿਰ ਉਹ ਕਹਿੰਦਾ ਮਹਾਰਾਜ ਮੈਂ ਅੱਧਾ ਸ੍ਰੀ ਚੰਦ ਲਖਮੀ ਦਾਸ ਨੂੰ ਅੱਧਾ ਕੁ ਰੁਪਈਆ ਫਕੀਰਾਂ ਨੂੰ ਦੇ ਦੇਵਾਂਗਾ ਕਹਿ ਕਰ ਗਮਨਿਓ ਸਦਨ ਬੰਦਨਾ ਠਾਨ ਸੋ ਇਸ ਤਰ੍ਹਾਂ ਵੀ ਜੈ ਰਾਮ ਨਵਾਬ ਸਾਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਚਲਿਆ ਗਿਆ ਘਰ ਨੂੰ ਹੋ ਹਮ ਆਏ ਤੁਮ ਨਿਕਟ ਭਈ ਇਵ ਜਾਨ ਸੋ ਅਸੀਂ ਵੀ ਚੱਲ ਕੇ ਤੇਰੇ ਕੋਲ ਆ ਗਏ ਇਸ ਤਰ੍ਹਾਂ ਉੱਤੇ ਗੱਲਬਾਤ ਸਾਰੀ ਹੋਈ ਤੂੰ ਜਾਣ ਲੈ ਜੀਜਾ ਜੀ ਇਉਂ ਕਰੀ ਭਲੀ ਕੈਦੋਂ ਬੁਰੀ ਮਹਾਰਾਜ ਕਹਿੰਦੇ ਆ ਜੈ ਰਾਮ ਜੀਜਾ ਜੀ ਇਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਚੰਗੀ ਕੀਤੀ ਅਥਵਾ ਬੁਰੀ ਕੀਤੀ ਚਤੁਰ ਬਰਨ ਭੀ ਕੀ ਭੀਰ ਹੁਤੀ ਤਹ ਬਹੁ ਜੁਰੀ ਹਾਂ ਮਸੀਤ ਵਿੱਚ ਚਾਰੇ ਵਰਨਾਂ ਦੇ ਲੋਕਾਂ ਦੀ ਬੜੀ ਭੀੜ ਜੁੜੀ ਇਕੱਠੀ ਹੋਈ ਸੀ ਸਭ ਨੇ ਸੁਣੇ ਇਹ ਵਾਕ ਹਸੀ ਅਤਿਸ਼ੈ ਭਈ ਸਾਰਿਆਂ ਨੇ ਮਹਾਰਾਜ ਦੇ ਬਚਨ ਸੁਣਿਆ ਬਹੁਤ ਹੀ ਕਹਿੰਦੇ ਸਾਰਿਆਂ ਨੂੰ ਹਾਸਾ ਜਿਹਾ ਆਇਆ ਵੀ ਮਹਾਰਾਜ ਕਹਿੰਦੇ ਲੈ ਪਤਾ ਚੰਗੀ ਗੱਲ ਹੋਈ ਕਿ ਮਾੜੀ ਹੋਈ ਹੈ ਹੋ ਸੁਣ ਇਵ ਸਰਵਨ ਜਰਾਮ ਚਿੰਤ ਚਿਤ ਦੁਰ ਗਈ ਇਉਂ ਸੁਣ ਕੇ ਸਾਰੀ ਗੱਲਬਾਤ ਜਿਹੜੀ ਚਿੰਤਾ ਸੀ ਜੈ ਰਾਮ ਦੀ ਉਹ ਸਾਰੀ ਕਹਿੰਦੇ ਖਤਮ ਹੋ ਗਈ ਦੂਰ ਚਲੀ ਗਈ ਨਾਰਾਜ਼ ਛੰਦ ਜਰਾਮ ਜੋਰ ਹੱਥ ਬੈਨ ਆਨ ਨੰਗ ਬਖਾਨ ਹੈ ਜਿਹੜਾ ਜੈ ਰਾਮ ਹੈ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਮੁੱਖੋਂ ਬਚਨ ਕਹਿਣ ਲੱਗਿਆ ਭਲੀ ਸਦੀਵ ਆਪ ਕ੍ਰਿਤ ਕੋ ਬੁਰੀ ਸਮਾਨ ਹੈ ਆਪਦਾ ਜਿਹੜਾ ਕੰਮ ਹੈ ਉਹ ਤਾਂ ਹਮੇਸ਼ਾ ਚੰਗਾ ਹੀ ਹੁੰਦਾ ਆਪਦੀ ਕਿਰਤ ਚੰਗੀ ਉਹਨੂੰ ਕੌਣ ਕੋਈ ਬੁਰੀ ਮੰਨਦਾ ਮਾੜੀ ਮੰਨਦਾ ਹੈ ਪ੍ਰਿਅੰਕ ਮਾਰ ਤੰਡ ਜੋ ਪ੍ਰਮਾਨ ਨੰਗ ਆਨੰਦ ਦਾ ਮਯੰਕ ਮਾਰ ਤੰਡ ਜੋ ਪਮਾਨ ਨੰਗ ਆਨੰਦ ਦਾ ਹਾਂ ਜਿਵੇਂ ਚੰਦਰਮਾ ਅਤੇ ਇਸੇ ਤਰ੍ਹਾਂ ਸੂਰਜ ਵਾ ਜਿਹੜਾ ਹੈ ਜਿੰਨੇ ਲੋਕ ਹੈ ਸਾਰਿਆਂ ਨੂੰ ਆਨੰਦ ਦੇਣ ਦਾ ਆਨੰਦ ਦੇਣ ਵਾਲਾ ਹੁੰਦਾ ਹੈ ਧਰਾ ਅਵਤਾਰ ਆਪ ਤੈ ਸਮੋਖ ਦਾਨ ਦਾਸ ਦਾ ਜਿਵੇਂ ਦਾਸਾਂ ਨੂੰ ਕਹਿੰਦੇ ਮੁਕਤੀ ਦਾ ਦੇਣ ਵਾਸ ਦਾਨ ਦੇਣ ਵਾਸਤੇ ਤੁਸੀਂ ਅਵਤਾਰ ਧਾਰਿਆ ਹੈ ਦੋਹਰਾ ਭਨਤ ਨਾਨਕੀ ਬੈਨ ਪੁਨ ਜੈ ਰਾਮ ਤੋਂ ਬਾਅਦ ਫਿਰ ਨਾਨਕੀ ਜੀ ਬਚਨ ਕਹਿਣ ਲੱਗੇ ਆਏ ਕੇ ਨ ਪ੍ਰਤੀ ਹੇ ਪਤੀ ਹੁਣ ਤੈਨੂੰ ਇਹਨਾਂ ਤੇ ਯਕੀਨ ਆ ਗਿਆ ਕਿ ਨਹੀਂ ਆ ਗਿਆ ਹੈ ਅਬ ਲੋ ਕਿਦੋਂ ਸੰਦੇਹ ਔਰ ਹਜੇ ਵੀ ਹੁਣ ਤੇਰੇ ਹਿਰਦੇ ਵਿੱਚ ਕੋਈ ਸੰਸਾ ਹੈਗਾ ਹੈ ਕਰਹੋ ਨ ਅਸਥਿਰ ਚੀਤ ਚਿਤ ਨੂੰ ਆਪਣੇ ਟਿਕਾਉਣਾ ਕਿ ਨਹੀਂ ਟਿਕਿਆ ਟਿਕਿਆ ਕਿ ਨਹੀਂ ਟਿਕਿਆ ਜੇ ਉਠੋ ਰਸੋਈ ਜੇਵਈ ਹੇ ਪਤੀ ਉਠੋ ਆਪਾਂ ਹੁਣ ਭੋਜਨ ਛਕੀਏ ਭਰਮ ਨ ਭੂਲ ਕਰੇ ਅੱਗੇ ਵੀ ਭੁੱਲ ਕੇ ਭਰਮ ਨਾ ਕਰਨਾ ਤੁਸਾਂ ਕਿਰਪਾ ਸਿੰਧ ਨਾਨਕ ਨਿਕਟ ਨਾਨਕ ਸਾਹਿਬ ਕਿਰਪਾ ਦੇ ਸਮੁੰਦਰ ਸਾਡੇ ਕੋਲ ਹੈ ਚਿਤ ਚਿੰਤਾ ਤਜ ਦੇ ਇਹਨਾਂ ਦੇ ਕੋਲ ਹੁੰਦਿਆਂ ਚਿਤ ਦੀ ਚਿੰਤਾ ਤੂੰ ਛੱਡ ਦੇ ਪਤੀ ਅਡਲ ਸ੍ਰੀ ਨਾਨਕ ਜੀ ਧੰਨ ਅਮਰ ਗੁਣ ਅਮਰ ਗਨ ਮਨ ਹੈ ਜੈ ਰਾਮ ਬੋਲਿਆ ਸਮਾਏ ਮਨ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਜਿਨ੍ਹਾਂ ਨੂੰ ਸਾਰੇ ਦੇਵਤੇ ਮੰਨਦੇ ਪੂਜਦੇ ਆ ਤੂੰ ਭਗਨੀ ਤਿੰਨ ਕੇਰ ਅਧਿਕ ਮਤ ਧਨ ਹੈ ਤੂੰ ਇਹਨਾਂ ਦੀ ਵੱਡੀ ਭੈਣ ਹੈ ਤੂੰ ਬੜੀ ਅਕਲਮਤ ਵਾਲੀ ਹੈ ਤੂੰ ਵੀ ਧਨ ਹੈ ਹਾਂ ਭੀ ਕਛੂਕ ਧਨ ਆਪਣ ਉਰ ਮਹਿ ਲਖਾ ਮੈਂ ਵੀ ਹਿਰਦੇ ਵਿੱਚ ਥੋੜਾ ਮਾਤਰ ਜਾਣਦਾ ਵੀ ਮਾੜਾ ਮੋਟਾ ਧੰਤਾ ਯੋਗ ਹੈਗਾ ਹੋ ਜਗ ਪ੍ਰਸੰਗ ਮਮ ਤੋਰ ਭਇਓ ਅਸ ਵਿਦ ਪਿਖਾ ਕਿਉਂਕਿ ਸੰਸਾਰ ਦੇ ਵਿੱਚ ਮੇਰਾ ਸੰਸਾਰ ਦੇ ਵਿੱਚ ਤੇਰੇ ਨਾਲ ਸੰਬੰਧ ਹੋਇਆ ਹੈ ਤੇ ਇਸ ਤਰ੍ਹਾਂ ਇਹ ਜਿਹੜਾ ਇਤਿਹਾਸ ਹੈ ਸਾਡਾ ਸੁਣਿਆ ਜਾਏਗਾ ਵੀ ਨਾਨਕੀ ਦਾ ਪਤੀ ਜੈ ਰਾਮ ਸੀ ਗੁਰੂ ਨਾਨਕ ਸਾਹਿਬ ਜੀ ਇਹਦੇ ਘਰ ਵਿੱਚ ਰਹੇ ਸੀ ਇੱਥੇ ਰਹਿੰਦੇ ਮੋਦੀਖਾਨੇ ਦਾ ਮਹਾਰਾਜ ਨੇ ਵੀ ਕਾਰੋਬਾਰ ਕੀਤਾ ਸੀ। ਦੋਹਰਾ ਸ੍ਰੀ ਬਾਲਾ ਸੰਧੂ ਪੰਤ, ਇਸ ਤਰ੍ਹਾਂ ਭਾਈ ਬਾਲਾ ਜੋ ਸੰਧੂ ਗੋਲ ਦੇ ਉਹ ਕਹਿ ਰਹੇ ਹੈ, ਸ੍ਰੀ ਅੰਗਦ ਸੁਖ ਰਾਸ, ਇਹ ਸੁਖਾਂ ਦੇ ਖਜ਼ਾਨਾ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਗੈ ਅਮੀ ਪਟੰਤਰੰਗ, ਇਹ ਜਿਹੜਾ ਅੰਮ੍ਰਿਤ ਦੇ ਸਦਰਸ ਹੈ, ਔਰ ਸੁਣੋ ਇਤਿਹਾਸ, ਗੁਰੂ ਨਾਨਕ ਸਾਹਿਬ ਦਾ ਹੋਰ ਅੰਮ੍ਰਿਤ ਵਰਗਾ ਸੁਣ ਇਤਿਹਾਸ ਸੁਣੋ। ਅੜਿਲ ਬਾਰ ਬਾਰ ਕਹਿ ਬਹੁਰ ਸੰਗ ਨਾਨਕ ਲੀਏ, ਇਸ ਤਰ੍ਹਾਂ ਬਾਰੋਂ ਬਾਰ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ। ਉੱਠੇ ਅਚਨ ਬਾਰ ਅਸਨ ਜਰਾ ਮਹਿ ਸੁਖ ਭਏ, ਜੈ ਰਾਮ ਜੀ ਉੱਠ ਖੜੋਤੇ ਹਨ, ਸ੍ਰੇਸ਼ਟ ਚੰਗਾ ਭੋਜਨ ਛਕਣਾ ਕੀਤਾ ਹੈ, ਮੁਝ ਕੋ ਲੀਨੋ ਸੰਗ ਸੁਭੋਜਨ ਖਾਣ ਕੇ, ਸੁਖ ਹੋਇਆ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਵੀ ਨਾਲ ਲੈ ਲਿਆ ਹੈ ਭੋਜਨ ਛਕਣ ਵਾਸਤੇ। ਹੋ ਗਏ ਰਸੋਈ ਥਾਨ ਮੁਦਿਤ ਮਨ ਮਾਨ ਕੇ, ਮਨ ਵਿੱਚ ਬੜੀ ਪ੍ਰਸੰਨਤਾ ਮੰਨਦੇ ਹੋਏ ਰਸੋਈ ਵਾਲੇ ਥਾਂ ਤੇ ਚਲੇ ਗਏ। ਉਦਨ ਸਰਪੀ ਸਿਤਾ ਪਹਿਤ ਅਤ ਸਾਧਿਆ, ਭੈਣ ਨਾਨਕੀ ਨੇ ਕਹਿੰਦੇ ਚੌਲ ਬਣਾਏ ਹੈ, ਵਿੱਚ ਘਿਓ ਪਾਇਆ, ਖੰਡ ਪਾਈ ਹੈ, ਨਾਲ ਹੀ ਸਵਾਦੀ ਦਿਆਲ ਤਿਆਰ ਕੀਤੀ ਹੈ। ਰੁਚ ਅਨੁਰੂਪੰ ਖਾਏ ਉੱਠੇ ਸਹਿਲਾਦਿਆ, ਜਿਵੇਂ ਗੁਰੂ ਮਹਾਰਾਜ ਦੀ ਰੁਚੀ ਸੀ ਅਨੁਸਾਰ ਸਾਰ ਖਾ ਕੇ ਆਪ ਖੁਸ਼ ਹੋ ਕੇ ਉੱਠ ਖੜੋਤੇ। ਪੁਨ ਪਰਿਅੰਕ ਡਸਾਏ ਪੌਡੇ ਪਰਮ ਸੁਖ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਫਿਰ ਪਣਗ ਟਾ ਦਿੱਤਾ ਗਿਆ ਉਹਦੇ ਤੇ, ਮਹਾਰਾਜ ਡੇਟ ਗਏ ਪੂਰੇ ਸੁਖ ਰਾਮ ਨਾਲ। ਹੋ ਜਿਸ ਦਰਸ਼ਨ ਤੇ ਬ੍ਰਿੰਦ ਸਭੈ ਟਰ ਜਾਹੇ ਦੁੱਖ, ਇਹਨਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਕਹਿੰਦੇ ਨਾਸ ਹੋ ਜਾਂਦੇ ਟਰ ਜਾਂਦੇ। ਦੋਹਰਾ ਪਤਤ ਸੁਣੋ ਇਤਿਹਾਸ ਇਹ, ਹਾਂ ਭਾਈ ਬਾਲਾ ਜੀ ਕਹਿੰਦੇ ਜਿਹੜਾ ਪਰਤ ਨਿਕਰਿਆ ਗਰਕਿਆ ਪਾਪੀ ਪੁਰਸ਼ ਹੈ, ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣ ਲਵੇਗਾ, ਸ੍ਰੀ ਗੁਰ ਸ਼ਰਧਾ ਦੈਨ, ਉਸ ਪਾਪੀ ਦੇ ਹਿਰਦੇ ਵਿੱਚ ਵੀ ਗੁਰੂ ਦੀ ਸ਼ਰਧਾ ਇਤਿਹਾਸ ਦੇ ਦੇਵੇਗਾ। ਅਗ ਓਗਨ ਮਲ ਹਰਨ ਕੋ, ਉਸ ਪਾਪੀ ਦੇ ਜਿਹੜੇ ਸਮੂਹ ਪਾਪਾਂ ਦੀ ਮੈਲਾ ਨੂੰ ਵੀ ਨਾਸ ਕਰ ਦੇਵੇਗਾ। ਜਲ ਸਮ ਹੈ ਸੁਖ ਐਨ, ਇਹ ਸੁਖਾਂ ਦਾ ਘਰ ਜੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ, ਕਹਿੰਦੇ ਜਲ ਦੇ ਸਮਾਨ ਹੈ, ਜਿਵੇਂ ਜਲ ਉਹ ਮੈਲ ਵੀ ਨਾਸ ਕਰ ਦਿੰਦਾ, ਇਸ ਤਰ੍ਹਾਂ ਮਹਾਰਾਜ ਦਾ ਜਿਹੜਾ ਇਤਿਹਾਸ ਜਲ ਦੇ ਸਮਾਨ ਹੈ, ਪਾਪਾਂ ਰੂਪੀ ਪੈਰ ਨੂੰ ਲਾ ਦੇਵੇਗਾ ਤੇ ਸਤਿਗੁਰੂ ਦੀ ਸ਼ਰਧਾ ਦੇਵੇਗਾ ਜਿਹੜਾ ਸੁਣੇਗਾ ਇਸ ਨੂੰ। ਤੇ ਇਸੇ ਤਰ੍ਹਾਂ ਜਿਹੜਾ ਜਿੱਦਾਂ ਮਰਗੀ ਗਰਕਿਆ ਹੋਇਆ ਡਿੱਗਿਆ ਹੋਇਆ ਪਾਪੀ ਪੁਰਸ਼ ਇਤਿਹਾਸ ਸੁਣ ਲਏ, ਉਹਨੂੰ ਇਹ ਫਲ ਹੋ ਜਾਏਗਾ, ਲਾਭ ਹੋ ਜਾਏਗਾ, ਤੇ ਪੁੰਨੀ ਪੁਰਸ਼ ਨੂੰ ਤਾਂ ਹੋਣਾ ਹੀ ਹੋਣਾ ਹੈ। ਇਹ ਇਤਿਹਾਸ ਜਿਹੜਾ ਐਸਾ ਮਹਾਨ ਹੈ, ਜਿਹਦੇ ਸੰਬੰਧ ਵਿੱਚ ਭਾਈ ਬਾਲਾ ਅਤੇ ਕਵੀ ਸੰਤੋਖ ਸਿੰਘ ਜੀ ਨੇ ਇਹ ਆਪਣੇ ਮੁਖਾਰਬਿੰਦ ਰਾਹੀਂ ਸੋਹਣੇ ਸ਼ਰਧਾ ਭਰੇ ਬਚਨ ਕਹੇ ਹਨ। ਇੱਥੇ ਪ੍ਰਸੰਗ ਸੰਪੂਰਨ ਹੋਇਆ, ਸਮਾਂ ਵੀ ਪੂਰਾ ਹੋ ਗਿਆ। ਆਪਾਂ ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਤੋਤਰ ਪੜੀਏ ਤੇ ਅਰਦਾਸ ਵੀ ਜੁੜੀਏ ਜੀ। ਪਤਤ ਸੁਨਤ ਇਤਿਹਾਸ ਇਹ, ਸ੍ਰੀ ਗੁਰ ਸ਼ਰਧਾ ਦੈਨ, ਅਗ ਓਗਨ ਮਲ ਹਰਨ ਕੋ, ਜਲ ਸਮ ਹੈ ਸੁਖ ਐਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਤ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਐ ਫਰੋਜ ਆਏ ਪ੍ਰਭ ਸ਼ਰਨੰਗ ਥੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਸ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਤਾਰਨ ਹਾਰ ਤੂੰ ਠਾਕੁਰ ਤੁਮ ਸਾਹੋ ਤੇਰੀ